ਸ਼੍ਰੀ ਹਰਿ ਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ, ਰਵਿਦਾਸ ਅਜਾਮਲ ਊਧਵ ਕਰੂਰ, ਹਨੂਮਤ ਭੀਲਨੀ ਭੀ ਧਨ ਧਨ, ਜੁਗ ਚਾਰ ਵਿਖੇ ਜਨ ਜੋ ਜਨਮੇ, ਜਿਨਹੂ ਕਿਨ ਨਾਮ ਹੂੰ ਤੇ ਭ੍ਰਮ ਭੰਨਾ। ਰਵਿਦਾਸ ਅਜਾਮਲ ਊਧਵ ਕਰੂਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਰਲ ਮਿਲ ਕੇ ਕੀਰਤਨ ਤੋਂ ਬਾਅਦ ਜੋ ਗੁਰੂ ਮਹਾਰਾਜ ਦੀਆਂ ਸੋਹਣਾ ਸੁੰਦਰ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਉਹ ਪ੍ਰਾਰੰਭ ਕੀਤਾ ਹੈ। ਜਿਸ ਇਤਿਹਾਸ 'ਤੇ ਕਹਿਣ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਮਹਿਮਾ ਦੇ ਮੰਗਲ ਕੀਤੇ ਹੈ। ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦਾ ਮੰਗਲ ਜੋ ਕਵਿਤਾ ਦੀ ਦਾਤੀ ਸ਼ਕਤੀ ਹੈ, ਉਹਦਾ ਚਿੰਤਨ, ਆਪਣੇ ਵਿਦਿਆ ਦਾਤੇ ਦੀ ਮਹਿਮਾ ਦਾ ਮੰਗਲ, ਫਿਰ ਵਾਹਿਗੁਰੂ ਨਾਮ ਦੀ ਮਹਿਮਾ ਆਪ ਜੀ ਬਿਆਨ ਕੀਤੀ। ਉਹ ਨਾਮ ਦੀ ਮਹਿਮਾ ਦੇ ਵਿਸ਼ੇਸ਼ ਨਾਗ ਦਾ ਨਾਂ ਲਿਆ ਵੀ ਉਹ ਜਾਣਦਾ ਪ੍ਰਤਾਪ ਨੂੰ। ਇਸਨੇ ਨਾਮ ਦੇ ਪ੍ਰਤਾਪ ਨਾਲ ਜਿੰਨੇ ਪਹਾੜ ਹੈ, ਜਿੰਨੀਆਂ ਬਨਸਪਤੀ ਹੈ, ਜੰਗਲ ਦੇ ਦਰਖਤ ਹੈ ਅਤੇ ਧਰਤੀ ਹੈ, ਸਾਰਿਆਂ ਨੂੰ ਜਿਵੇਂ ਸਿਰ 'ਤੇ ਫੁੱਲ ਰੱਖਿਆ ਹੋਵੇ, ਉਹ ਸਿਰ 'ਤੇ ਚੁੱਕਿਆ ਹੋਇਆ। ਸ਼ਿਵ ਜੀ ਵੀ ਨਾਮ ਦੇ ਮਹਾਤਮਾ ਨੂੰ ਬੜਾ ਚੰਗੀ ਤਰ੍ਹਾਂ ਸਮਝਦਾ ਜਾਣਦਾ ਹੈ। ਇਹਨੇ ਸਾਰੀ ਜਿਹੜੀ ਸਮੁੰਦਰ ਤੋਂ ਜੇਕਰ ਜ਼ਹਿਰ ਨਿਕਲੀ ਸੀ ਆਪਣੇ ਗਲ ਵਿੱਚ ਹੀ ਹਜ਼ਮ ਕਰ ਲਈ, ਪਚਾ ਲਈ ਹੈ, ਕੁਝ ਨਹੀਂ ਉਹਦਾ ਵਿਗਾੜ ਕਰ ਸਕੀ। ਬ੍ਰਹਮਾ ਵੀ ਨਾਮ ਦੀ ਮਹਿਮਾ ਨੂੰ, ਰੀਤੀ ਨੂੰ ਚੰਗੀ ਤਰ੍ਹਾਂ ਪਛਾਣਦਾ ਜਾਣਦਾ, ਜਿਸ ਨਾਮ ਦੇ ਬਲ ਦੇ ਨਾਲ, ਤਾਕਤ ਨਾਲ ਉਸਨੇ ਸਾਰੇ ਸ੍ਰਿਸ਼ਟੀ ਨੂੰ ਬਣਾ ਦਿੱਤਾ ਹੈ। ਇਸੇ ਤਰ੍ਹਾਂ ਫਿਰ ਚਾਰੇ ਯੁਗਾਂ ਵਿੱਚ ਜਿਹੜੇ ਕੋਈ ਭਗਤ ਹੋਏ ਹੈ, ਰਿਖੀ ਮੁਨੀ ਹੋਏ ਹੈ, ਕਵੀ ਹੋਏ ਹੈ, ਰਾਜੇ ਹੋਏ ਹੈ, ਵੀ ਜਿਸ ਕਿਸੇ ਦਾ ਵੀ ਨਾਂ ਲਓ, ਜੇ ਕਿਸੇ ਦਾ ਪਰਮ ਭੁਲੇਖਾ ਦੂਰ ਹੋਇਆ, ਪਰਮ ਪੁੱਜਾ ਹੈ, ਖਤਮ ਹੋਇਆ, ਨਾਮ ਦੇ ਜਾਪ ਨਾਲ, ਨਾਮ ਦੇ ਪ੍ਰਤਾਪ ਨਾਲ, ਉਹ ਕਿਹੜਿਆਂ ਕਿਹੜਿਆਂ ਦਾ ਭਰਮ ਭੁਲੇਖਾ ਦੂਰ ਹੋਇਆ, ਭਰਮ ਭੰਨਿਆ ਭਜਿਆ। ਲਿਖਿਆ ਵੀ ਪ੍ਰਹਿਲਾਦ ਭਗਤ, ਬਾਲਮੀਕ, ਤ੍ਰਿਲੋਚਨ ਭਗਤ, ਨਾਰਦ ਮੁਨੀ, ਧਰੂਹ ਰਾਜਾ, ਸੰਕਾਰ ਬ੍ਰਹਮਾ ਦੇ ਚਾਰੇ ਪੁੱਤ, ਜੈਦੇਵ ਭਗਤ ਤੰਤਾ ਯੋਗ ਹੋਏ, ਅਮਰੀਕ ਰਾਜਾ, ਕਬੀਰ ਭਗਤ, ਪਰੂਰੋ ਰਾਜਾ, ਅੰਗਰਾਰਿਖੀ, ਨਾਮਦੇਵ ਭਗਤ, ਭੀਖਣ, ਰਾਉਣ ਦਾ ਛੋਟਾ ਭਰਾ, ਕੁੰਭਜ ਅਗਸਤ ਰਿਖੀ। ਇਸੇ ਤਰ੍ਹਾਂ ਮੰਨਾ ਦਾ ਅਰਥ ਵੀ ਉਹ ਜਿਹੜਾ ਮਨੋ ਰਾਜਾ ਹੋਇਆ, ਜਿਹੜੀ ਆ ਮਨੋ ਸਿਮਰਤੀ ਹੈ, ਵੀ ਇਹ ਨਾਮ ਕਰਕੇ ਉਹਦਾ ਭਰਮ ਭੁਲੇਖਾ ਦੂਰ ਹੋਇਆ, ਜਿਸ ਕਰਕੇ ਉਹਨੇ ਮਨੋ ਸਿਮਰਤੀ ਆ ਲਿਖ ਦਿੱਤੀ ਹੈ, ਜਿਹਦੇ ਵਿੱਚ ਜਾਗਰ ਕਰਨ ਦੀ ਬਿਧਰੀ ਹੈ। ਔਰ ਸ਼ਰਾਧ ਸੂਰਜ ਜਿਹੜੇ ਕਰਨ ਕਰਾਉਣੇ ਇਹ ਲਿਖੇ ਪਏ ਆ ਚਰਜ ਤਰ੍ਹਾਂ ਦੇ, ਇੱਕ ਤੇ ਮਨੋ ਸਿਮਰਤੀ ਅਨੁਸਾਰ ਕੋਈ ਆ ਸ਼ਰਾਧ ਕਰਨ ਲੱਗ ਜਾਏ। ਅੱਜ ਦੇ ਸਮੇਂ ਤਾਂ ਲੋਕ ਕਹਿਣਗੇ ਵੀ ਆਹ ਕੀ ਲਿਖਿਆ ਪਿਆ, ਕਿਉਂਕਿ ਇਹ ਮਨੋ ਸਿਮਰਤੀ ਵਿੱਚ ਇਹ ਜਿਹੜੇ ਕੋਈ ਸਤਨਾਜਾ ਜਿਹਾ ਹੈਗਾ, ਇਹਦਾ ਬਣਾ ਕੇ ਕਿਸੇ ਨੂੰ ਛਕਾਵੇ ਭੋਜਨ, ਫਿਰ ਉਹ ਇੰਨਾ ਸਮਾਂ ਤ੍ਰਿਪਤ ਰਹਿਣਗੇ। ਮੇਢੇ ਦਾ ਮਾਸ, ਬੱਕਰੇ ਦਾ ਮਾਸ, ਹੀਰੇ ਹਰਨ ਦਾ ਮਾਸ, ਇਹੋ ਜਿਹੇ ਸਾਰੇ ਮਾਸਾਂ ਦਾ ਵੀ ਭੋਜਨ ਬਣਾ ਕੇ ਛਕਾਏ, ਫਿਰ ਕਿਸੇ ਦਾ ਇੱਕ ਮਹੀਨਾ ਤ੍ਰਿਪਤੀ, ਇੱਕ ਦੋ ਮਹੀਨੇ ਤ੍ਰਿਪਤੀ, ਕਾਲੇ ਬੱਕਰੇ ਦਾ ਮਾਸ ਹੋਏ 3 ਮਹੀਨੇ ਤ੍ਰਿਪਤੀ, ਬਿਰਤ ਪਿੱਤਰ ਰੱਜੇ ਰਹਿੰਦੇ ਹੈ। ਇਸ ਤਰ੍ਹਾਂ ਜਾਣੀ ਅਡਰੋਡੀਆ ਮਨੂ ਰਾਜੇ ਨੇ ਇਹਨਾਂ ਪਸ਼ੂਆਂ ਦਾ ਵੀ ਜੇ ਮਾਸ ਬਣਾ ਕੇ ਕਿਸੇ ਬ੍ਰਾਹਮਣ ਨੂੰ ਛਕਾਏ ਸ਼ਰਾਧ ਵਾਲੇ ਦਿਨ, ਅਤੇ 9 ਮਹੀਨੇ ਉਹਦੇ 'ਤੇ ਤ੍ਰਿਪਤ ਰਹਿੰਦੇ ਪਿੱਤਰ ਪਿੱਤਰ ਲੋਕ ਵਿੱਚ। ਇਸ ਤਰ੍ਹਾਂ ਅਖੀਰ 'ਤੇ ਲਿਖਿਆ ਵੀ ਜੇ ਆ ਦੁੱਧ ਵਾਲੀ ਖੀਰ ਬਣਾ ਕੇ ਛਕਾਏ ਫਿਰ 12 ਮਹੀਨੇ, ਇਹ ਅਖੀਰ 'ਤੇ ਆ ਜਾਣੀ। ਇਹਦੇ ਕਰਕੇ ਫਿਰ ਉਹ ਕੋਈ ਮੇਢਾ ਕੁੱਤਾ ਵਿਹਲਾ ਨਹੀਂ ਮਾਸਦਾ ਵੀ ਖੀਰ ਬਣਾ ਕੇ ਜਾਂਦਾ, ਚਲੋ 12 ਮਹੀਨੇ ਆਰਾਮ ਰਹੋ ਉਹਨਾਂ ਨੂੰ। ਇਹ ਮਨੋ ਰਾਜੇ ਨੇ ਇੱਕ ਸਿਮਰਤੀ ਲਿਖੀ, ਉਹਦੇ ਵਿੱਚ ਸਾਰੇ ਸ਼ਰਾਧਾਂ ਸਰੂਧਾਂ ਦਾ ਵੀ ਢੰਗ ਤਰੀਕਾ ਹੈ, ਅਤੇ ਆਹ ਭੋਜਨ ਛਕਾਏ 9 ਮਹੀਨੇ ਤ੍ਰਿਪਤੀ, ਆਹ ਛਕਾਏ ਅਤੇ 9 ਮਹੀਨੇ। ਉਹ ਇੱਕ ਵਾਰੀ ਮਾਤਰ ਨੇ ਕਿਤੇ ਉਹ ਬ੍ਰਾਹਮਣ ਨੇ ਆ ਝੂਠ ਚੱਕਦਾ ਸੀ, ਮਾਤਰ ਨੂੰ ਪੁੱਛ ਲਿਆ, ਕਹਿੰਦੇ ਤੁਹਾਨੂੰ ਤਾਂ ਪਤਾ ਹੀ ਕੁਛ ਨਹੀਂ ਹੈਗਾ ਹੈ ਵੀ ਸ਼ਰਾਧ ਕਿੱਥੋਂ ਚੱਲੇ ਹੈ ਅਤੇ ਸ਼ਰਾਧ ਕਿਵੇਂ ਕਰੀਦਾ ਹੈ, ਇਹ ਤਾਂ ਅਸੀਂ ਬ੍ਰਾਹਮਣ ਲੋਕ ਜਾਣਦੇ ਹਾਂ, ਤੁਹਾਨੂੰ ਕੀ ਗੁਰਦੇਰੇ ਵਾਲਿਆਂ ਨੂੰ ਪਤਾ ਹੈ। ਮੈਂ ਕਿਹਾ ਵੀ ਪਤਾ ਤਾਂ ਮੈਨੂੰ ਹੈਗਾ ਹੈ, ਜੇ ਮੈਂ ਕਹਿ ਦਿੱਤਾ ਤੁਸੀਂ ਔਖੇ ਹੋ ਜਾਣਾ ਹੈ। ਫਿਰ ਉਹ ਕੁਦਰਤੀ ਉਹ ਵੀ ਉੱਥੇ ਆਇਆ ਹੋਇਆ ਸੀ, ਮੈਂ ਫਿਰ ਸਾਰਾ ਸੁਣਾ ਤਾ ਉੱਥੇ ਡੇਰੇ, ਫਿਰ ਉਹ ਇਹ ਸਾਰੇ ਔਖੇ ਜਿਹੇ ਹੋਏ ਪੈਣ। ਮੈਂ ਕਿਹਾ ਵੀ ਮੈਂ ਨਹੀਂ ਆ, ਪੁਸਤਕ ਮੇਰੇ ਕੋਲ ਪਈ ਆ, ਵੇਖੋ ਖੋਲ੍ਹ ਕੇ, ਜੇ ਮੈਂ ਕਿ ਝੂਠ ਮਾਰਦਾ ਤਾਂ ਫਿਰ ਤੁਸੀਂ ਮੈਨੂੰ ਕਹੋ। ਫਿਰ ਉਹਨਾਂ ਨੂੰ ਪਤਾ ਵੀ ਹਾਂ ਲਿਖਿਆ ਹੋਇਆ ਸਾਰਾ ਕੁਝ, ਕਹਿੰਦੇ ਜੀ ਉਹ ਰਾਜਾ ਮਹਾਰਾਜਾ ਸੀ, ਰਾਜੇ ਮਹਾਰਾਜੇ ਬੱਕਰੇ ਛੱਤਰੇ ਕੁੱਕੜ ਖਾ ਲੈਂਦੇ, ਮੱਛੀਆਂ ਖਾ ਲੈਂਦੇ, ਹੱਥਾਂ ਉਹਨੇ ਲਿਖਤਾ। ਮੈਂ ਕਿਹਾ ਲਿਖਿਆ ਤਾਂ ਪਿਆ ਹੈ ਨਾ, ਇਹ ਤਾਂ ਨਹੀਂ ਨਾ ਝੂਠ। ਤੁਸੀਂ ਕਹਿੰਦੇ ਪਤਾ ਨਹੀਂ ਵੀ ਸ਼ਰਾਧ ਸਰੂਰ, ਮੈਂ ਕਿਹਾ ਪਤਾ ਹੈਗਾ ਹੈ, ਪਰ ਇਹ ਜਿਹੜੀ ਗੱਲ ਕਰਨ ਵਾਲੀ ਨਹੀਂ ਸੰਗਤ ਵਿੱਚ, ਜੇ ਹੁਣ ਤੂੰ ਚਾਹੁੰਦਾ ਤਾਂ ਮੈਂ ਕਰ ਦਿੰਦਾ, ਅੱਜ ਹੀ ਆ ਜਾਈ ਉੱਥੇ ਅਤੇ ਮੈਂ ਸੁਣਾ ਦਿਆਂਗਾ ਤੈਨੂੰ ਸ਼ਰਾਧਾਂ ਦੀ ਸਾਰੀ ਮਰਜ਼ਾਦਾ, ਵੀ ਇਹ 9 ਮਹੀਨੇ ਕਿਹੜਾ ਭੋਜਨ ਖਾਏ ਤੋਂ ਤ੍ਰਿਪਤ ਪਿੱਤਰ ਰਹਿੰਦੇ ਹੈ। ਇਸ ਤਰ੍ਹਾਂ ਜਿਹੜਾ ਇਹ ਮਨੋ ਰਾਜਾ ਹੈ ਜਿਸਨੇ ਕਹਿੰਦੇ ਮਨੋ ਸਿਮਰਤੀ ਲਿਖੀ ਹੈ, ਇਹ ਵੀ ਨਾਮ ਦਾ ਜਾਪ ਕਰਕੇ ਇਹਨੇ ਇਹਨੂੰ ਗਿਆਨ ਹੋਇਆ ਅਤੇ ਇਹਨੇ ਆਹ ਕੁਛ ਲਿਖਿਆ। ਇਸ ਤਰ੍ਹਾਂ ਰਵਿਦਾਸ ਭਗਤ ਅਜਾਮਲ ਜਿਹੜਾ ਬੇਸਵਾ ਗਾਮੀ ਸੀ, ਬੇਸਵਾ ਨੂੰ ਮਜਲਣ ਵਰ ਕੇ ਸਤਪੁਰ ਪੈਦਾ ਕਰਨ ਵਾਲਾ, ਇਹ ਵੀ ਨਾਮ ਕਰਕੇ ਇਹਦਾ ਭਰਮ ਭੁਲੇਖਾ ਦੂਰ ਹੋਇਆ ਅਤੇ ਮੁਕਤ ਹੋਇਆ। ਅਜਾਮਲ ਮੈਂ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਂਗਤ ਕੋ ਜੋਗੀ ਸਰਨਵਾਸ਼ਦ ਸੋਗਤ ਛਿਨ ਮੈਂ ਪਾਈ। ਇਸ ਤੋਂ ਅੱਗੇ ਕਵੀ ਸੰਤੋਖ ਸਿੰਘ ਜੀ ਨੇ ਕ੍ਰਿਸ਼ਨ ਜੀ ਦਾ ਜਿਹੜਾ ਚਾਚਾ ਸੀ ਉਧਵ ਅਤੇ ਦੂਜਾ ਚਾਚਾ ਸੀ ਅਕਰੂਰ, ਇਹ ਦੋਹਾਂ ਦਾ ਨਾਂ ਲਿਆ ਕਿ ਨਾਮ ਦੇ ਜਾਪ ਕਰਕੇ ਇਹਨਾਂ ਦਾ ਭਰਮ ਭੁਲੇਖਾ ਦੂਰ ਹੋਇਆ। ਭਰਮ ਭਜਿਆ ਹੈ ਜੇ ਨਾਮ ਨਾ ਜਪਦੇ ਚਾਚੇ ਦੇ, ਇਹਨਾਂ ਦਾ ਭਰਮ ਭੁਲੇਖਾ ਨਹੀਂ ਦੂਰ ਹੋਣਾ ਸੀ। ਇਸ ਕਰਕੇ ਕਰੇ ਉਧਵ ਅਕਰੂਰ, ਜਿਹੜਾ ਉਧਵ ਕ੍ਰਿਸ਼ਨ ਜੀ ਦਾ ਚਾਚਾ ਸੀ। ਜਦੋਂ ਗੋਪੀਆਂ ਨੂੰ ਛੱਡ ਛੁਡਾ ਕੇ ਭਗਵਾਨ ਕ੍ਰਿਸ਼ਨ ਚਲਿਆ ਗਿਆ ਸੀ ਨਾ ਦੁਆਰਕਾ ਵੱਲ ਨੂੰ, ਗੋਕੁਲ ਵੱਲ ਨੂੰ, ਅਤੇ ਬਾਅਦ ਵਿੱਚ ਫਿਰ ਜਿਹੜੇ ਸੁਨੇਹੇ ਸੁਨੂਹੇ ਆ ਉਹ ਸਾਰੀਆਂ ਗੋਪੀਆਂ ਨੂੰ ਇਹ ਉਧਰ ਰਾਹੀਂ ਕ੍ਰਿਸ਼ਨ ਜੀ ਭੇਜਦੇ ਹੁੰਦੇ ਸੀ। ਇਹ ਜਾ ਕੇ ਦੱਸਦਾ ਹੁੰਦਾ ਸੀ ਵੀ ਭਗਵਾਨ ਕ੍ਰਿਸ਼ਨ ਨੇ ਤੁਹਾਨੂੰ ਆ ਕਿਹਾ, ਤੁਹਾਨੂੰ ਆ ਕਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕ੍ਰਿਸ਼ਨ ਅਵਤਾਰ ਵਿੱਚ ਉਦੋਂ ਦੇ ਜਿਹੜੇ ਕੋਈ ਕ੍ਰਿਸ਼ਨ ਜੀ ਨੇ ਇਹਨੂੰ ਸੁਨੇਹੇ ਦੇਣ ਲਈ ਗੋਪੀਆਂ ਨੂੰ ਕਹੇ ਸੀ ਉਹ ਖੋਲ ਖੋਲ ਬਹੁਤ ਹੀ ਲਿਖੇ ਨੇ, ਉਹ ਵੀ ਪੜ੍ਹਨ ਸੁਣਨ ਯੋਗ ਹੈ। ਵੀ ਜਿਸ ਤਰ੍ਹਾਂ ਵੀ ਹੁਣ ਤੁਸੀਂ ਇਸ ਪਾਸੇ ਦਾ ਖਹਿੜਾ ਛੱਡ ਕੇ ਅਤੇ ਨਾਮ ਦੇ ਜਪ ਵੱਲ ਆਓ, ਇੱਧਰ ਤੁਸੀਂ ਲੱਗੋ ਜੁੜੋ, ਇਹਦੇ ਨਾਲ ਤੁਹਾਡੀ ਕਲਿਆਣ ਹੋਵੇਗੀ। ਉਹਨਾਂ ਵੱਲੋਂ ਜੋ ਕੁਝ ਕਿਹਾ ਕਹਾਇਆ ਜਾਂਦਾ ਹੈ, ਸੁਨੇਹੇ ਦਿੱਤੇ ਜਾਂਦੇ, ਉਹਨਾਂ ਨੂੰ ਵੀ ਕ੍ਰਿਸ਼ਨ ਜੀ ਨੂੰ ਆਹ ਕਹਿਣਾ, ਤੁਸੀਂ ਆਹ ਵੀ ਆਖਣਾ। ਸੋ ਇਹ ਸਿਰਫ ਕ੍ਰਿਸ਼ਨ ਜੀ ਦਾ ਚਾਚਾ ਹੀ ਸੀ ਜਿਹੜਾ ਇਧਰਲੇ ਉਧਰਲੇ ਦੋਹਾਂ ਦੇ ਸੁਨੇਹੇ ਵਿਚਕਾਰ ਵਿਚੋਲਾ ਬਣ ਕੇ ਭੇਜਦਾ ਸੀ, ਕਹਿੰਦਾ ਸੁਣਦਾ ਸੀ। ਫਿਰ ਜਦੋਂ ਇਹ ਉਧਵ ਜੀ ਦਾ ਅੰਤ ਦਾ ਸਮਾਂ ਆਇਆ, ਇੱਕ ਸੰਸਾਰ ਨਾਮ ਹੈ ਜਿਹਦੇ ਵਿੱਚ ਭਗਵਾਨ ਦੇ ਹਜ਼ਾਰਾਂ ਨਾਮ ਹੈ, ਉਹ ਫਿਰ ਅੰਤ ਦੇ ਸਮੇਂ ਨੇ ਸੰਸਾਰ ਨਾਮਾ ਪੜ੍ਹਿਆ, ਅਤੇ ਪੜ੍ਹਦਿਆਂ ਸਾਰੀ ਨਾਲੇ ਤਾਂ ਭਗਵਾਨ ਦੇ ਨੂੰ ਅਖੀਰਲੇ ਸਮੇਂ ਦਰਸ਼ਨ ਹੋ ਗਏ, ਨਾਲੇ ਚੜ੍ਹਾਈ ਕਰ ਗਿਆ ਸੀ। ਇਸ ਤਰ੍ਹਾਂ ਜਾਣੀ ਉਦੋਂ ਵੀ ਨਾਮ ਕਰਕੇ ਮਹਾਨ ਹੋਇਆ, ਅਤੇ ਉਹ ਗੁਰਬਾਣੀ ਵਿੱਚ ਵੀ ਕਿਹਾ ਉਦੋਂ ਅਕਰੂਰ ਬਿਦਰ ਗੁਣ ਗਾਵੈ। ਇਹ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਤੁਹਾਨੂੰ ਪਰਮੇਸ਼ਰ ਰੂਪ ਜਾਣ ਕੇ, ਜਿਹੜਾ ਉਦੋਂ ਹੈ ਕ੍ਰਿਸ਼ਨ ਦਾ ਚਾਚਾ ਵੀ ਅਤੇ ਬਿਦਰ ਦਾਸੀ ਦਾ ਪੁੱਤ ਜਿਹੜਾ ਹੈ ਅਤੇ ਅਕਰੂਰ ਜਿਹੜਾ ਉਹਦਾ ਚਾਚਾ, ਉਹ ਤੁਹਾਡੇ ਗੁਣ ਗਾਉਂਦਾ, ਤੁਹਾਡੀ ਸਿਰ ਸ਼ਲਾਘਾ ਕਰਦਾ ਹੈ, ਕਿਉਂਕਿ ਤੁਸੀਂ ਪਰਮੇਸ਼ਰ ਰੂਪ ਹੋ। ਸੋ ਇਸ ਤਰ੍ਹਾਂ ਉਧਵ ਜੀ ਵੀ ਅਤੇ ਦੂਜਾ ਚਾਚਾ ਸੀ ਅਕਰੂਰ, ਇਹ ਜਿਹੜਾ ਅਕਰੂਰ ਚਾਚਾ ਸੀ ਇਹਦੇ ਤਾਈਂ ਜਿਹੜਾ ਕੰਸ ਹੈ ਉਸਨੇ 420 ਕਰਕੇ ਨਾ ਅਤੇ ਇਹ ਕਿਹਾ ਸੀ ਵੀ ਮੈਂ ਆਪਣੇ ਘਰ ਜੱਗ ਕਰਨਾ ਹੈ, ਵੀ ਕਰੂਰ ਭਗਵਾਨ ਕ੍ਰਿਸ਼ਨ ਜੀ ਨੂੰ ਤੂੰ ਜਾ ਕੇ ਮੇਰੇ ਵੱਲੋਂ ਨਿਆਂਦਾ ਦੇ ਅਤੇ ਰੱਥ ਲੈ ਜਾ, ਰੱਥ 'ਤੇ ਚੜ੍ਹਾ ਕੇ ਕ੍ਰਿਸ਼ਨ ਜੀ ਨੂੰ ਇੱਥੇ ਲਿਆ। ਅੰਤਰ ਖਾਤੇ ਇਹ ਬੇਈਮਾਨੀ ਸੀ ਵੀ ਜਦੋਂ ਕ੍ਰਿਸ਼ਨ ਜੀ ਆ ਗਏ ਆ ਜੱਗ ਦੇ ਨਿਆਂਦੇ ਵਿੱਚ ਅਤੇ ਫਿਰ ਮੈਂ ਮਾਰ ਮੁਕਾਵਾਂਗਾ, ਉਹ ਤਰੀਕਾ ਕੀ ਸੋਚਿਆ ਸੀ ਵੀ ਇੱਕ ਤਾਂ ਚੰਡੂਰ ਮੋਸ਼ਟ ਇਹ ਦੋ ਪਹਿਲਵਾਨ ਸਨ, ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਦਰਵਾਜ਼ੇ ਦੇ ਬਾਹਰਲੇ ਖੜਨਾ ਹੈ, ਜੇ ਕ੍ਰਿਸ਼ਨ ਜੀ ਦੇ ਨਾਲ ਉਹਦਾ ਵੱਡਾ ਭਰਾ ਬਲਰਾਮ ਆ ਗਿਆ ਨਾ ਇੱਕ ਮੱਲ ਨੇ ਉਹਨੂੰ ਫੜ ਲੈਣਾ ਹੈ ਅਤੇ ਦੂਜੇ ਨੂੰ ਕ੍ਰਿਸ਼ਨ ਜੀ ਨੂੰ ਫੜ ਲੈਣਾ ਹੈ ਤੁਸੀਂ, ਅਤੇ ਉਹੀ ਬਸ ਪਹਿਲਵਾਨਾਂ ਨੇ ਉਹਨਾਂ ਨੂੰ ਢਾ ਕੇ ਮਾਰ ਦੇਣਾ ਹੈ। ਸੋ ਇਸ ਤਰ੍ਹਾਂ ਹੈ ਜਾਣੀ ਸਾਰੀ ਸਾਜਿਸ਼ ਕਰਕੇ ਕੰਸ ਜੀ ਨੇ ਰੱਥ ਦੇ ਕੇ ਅਤੇ ਅਕਰੂਰ ਨੂੰ ਭਗਵਾਨ ਕ੍ਰਿਸ਼ਨ ਜੀ ਨੂੰ ਲੈਣ ਵਾਸਤੇ ਭੇਜ ਦਿੱਤਾ ਸੀ। ਇਹ ਦਰ ਇਹਨਾਂ ਦੁਸ਼ਟਾਂ ਦਾ ਹੁਣ ਉਹ ਆਨੇ ਫਾਹਾ ਵੱਢਣਾ ਸੀ, ਕਹਿੰਦੇ ਵੀ ਚੱਲਾਂਗੇ ਜ਼ਰੂਰ, ਨੇ ਉਹਦਾ ਜੱਗ ਵਿੱਚ ਸ਼ਾਮਿਲ ਹੋਵਾਂਗੇ। ਜਦੋਂ ਰਸਤੇ ਚੜ੍ਹ ਕੇ ਚੱਲੇ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਮਨ ਦੇ ਵਿੱਚ ਅਕਰੂਰ ਦੇ ਫਿਰ ਸੰਸਾ ਹੋਇਆ ਆ ਵੀ ਕੰਸ ਨੇ 420 ਨਾਲ ਇਹਨਾਂ ਨੂੰ ਮਾਰ ਦੇਣਾ ਹੈ, ਅਤੇ ਇਹਦਾ ਜਿਹੜਾ ਪਾਪ ਦਾ ਹਿੱਸਾ ਮੈਨੂੰ ਵੀ ਲੱਗੂ, ਕਿਉਂਕਿ ਮੈਂ ਇਹਨਾਂ ਨੂੰ ਉੱਥੇ ਲੈ ਕੇ ਲਿਜਾਣ ਵਾਲਾ ਹਾਂ, ਇਸ ਕਰਕੇ ਉਹਨੇ ਮਾਰਨਾ ਅਤੇ ਪਾਪ ਮੇਰੇ ਸਿਰ ਚੜੂਗਾ। ਔਰ ਜਾਂਦਿਆਂ ਜਾਂਦਿਆਂ ਜਦੋਂ ਮਨ ਵਿੱਚ ਇਹੋ ਜਿਹਾ ਖਿਆਲ ਹੋਇਆ ਵੀ ਮੈਂ ਨਾ ਹੀ ਲਿਜਾਵਾਂ, ਕ੍ਰਿਸ਼ਨ ਭਗਵਾਨ ਨੇ ਫਿਰ ਉਸ ਵੇਲੇ ਕਹਿੰਦੇ ਉਹ ਜਿਹੜਾ ਵਿਰਾਟ ਸਰੂਪ ਹੈ ਉਹਦੇ ਦਰਸ਼ਨ ਕਰਾਏ, ਜਿਸ ਸਰੂਪ ਦੇ ਹਜ਼ਾਰਾਂ ਅੱਖਾਂ, ਹਜ਼ਾਰਾਂ ਕੰਨ, ਹਜ਼ਾਰਾਂ ਨੇਤਰ, ਹਜ਼ਾਰਾਂ ਬਾਹਾਂ, ਹੱਥ ਪੈਰ, ਜਦੋਂ ਐਸਾ ਸਰੂਪ ਦੇਖਿਆ ਫਿਰ ਇਹਦਾ ਸੰਸਾ ਦੂਰ ਹੋ ਗਿਆ ਵੀ ਠੀਕ ਹੈ, ਇਹ ਨਹੀਂ ਮਰਦੇ ਤਾਂ ਬਹੁਤ ਬਲੀ ਹੈ। ਇਸ ਤਰ੍ਹਾਂ ਜਦੋਂ ਕਰੂਰ ਫਿਰ ਇਹਨਾਂ ਨੂੰ ਲੈ ਗਿਆ ਮਥੁਰਾ ਵਿੱਚ, ਅਤੇ ਇੱਧਰ ਕੰਸ ਨੇ ਇਹ ਚੰਡੂਰ ਅਤੇ ਮੁਸ਼ਟ ਦੋਵੇਂ ਪਹਿਲਵਾਨ ਦਰਵਾਜ਼ੇ ਵਿੱਚ ਤਿਆਰ ਪ੍ਰਤਿਆਰ ਖੜ੍ਹੇ ਕੀਤੇ ਹੋਏ ਸੀ, ਅਤੇ ਬਲਰਾਮ ਵੱਡਾ ਭਰਾ ਨਾਲ ਸੀ ਕ੍ਰਿਸ਼ਨ ਜੀ ਦੇ। ਜਦੋਂ ਰਸਤੇ ਉੱਤਰ ਕੇ ਉਹ ਦਰਵਾਜ਼ੇ ਦੇ ਵਿੱਚ ਦੀ ਲੰਘਣ ਲੱਗੇ, ਉਸੇ ਵੇਲੇ ਜਿਹੜਾ ਬਲਰਾਮ ਉਹਨੂੰ ਇੱਕ ਚੰਡੂਰ ਪੈ ਗਿਆ, ਜਿਹੜਾ ਮੁਸ਼ਟ ਮੱਲ ਸੀ ਉਹ ਕ੍ਰਿਸ਼ਨ ਵੱਲੀ ਹੋ ਗਿਆ। ਦੋਹਾਂ ਨਾਲ ਘਸਨਮੁਖੀ ਦਾ ਜੰਗ ਯੁੱਧ ਸ਼ੁਰੂ ਹੋ ਗਿਆ, ਅਤੇ ਅਖੀਰੀ ਕ੍ਰਿਸ਼ਨ ਜੀ ਨੇ ਮੁਸ਼ਟ ਨੂੰ ਲਪੇਟ ਦਿੱਤਾ ਮੱਲ ਨੂੰ, ਅਤੇ ਜਿਹੜਾ ਬਲਰਾਮ ਸੀ ਉਹਨੇ ਚੰਡੂਰ ਨੂੰ ਲੈ ਲਿਆ, ਮਾਰ ਮੁਕਾਇਆ। ਜਦੋਂ ਅੱਗੇ ਆਏ ਅਤੇ ਫਿਰ ਕੰਸ ਜਿਹੜਾ ਹੈ ਤਿਆਰ ਪ੍ਰਤਿਆਰ ਹੋ ਕੇ ਖੜੋਤਾ ਹੋਇਆ ਸੀ, ਆਉਂਦਿਆਂ ਸਾਰ ਕ੍ਰਿਸ਼ਨ ਨੂੰ ਲਪੇਟ ਦੇਣਾ ਹੈ। ਔਰ ਇੱਧਰ ਕ੍ਰਿਸ਼ਨ ਜੀ ਵੀ ਜਦੋਂ ਹੁਣ ਪਹਿਲਵਾਨਾਂ ਦੇ ਨਾਲ ਹੋ ਗਿਆ, ਫਿਰ ਪਤਾ ਚੱਲ ਹੀ ਗਿਆ ਸੀ ਵੀ ਜੇ ਅੰਦਰ ਗਏ ਤਾਂ ਅੰਦਰ ਕਿਹੜਾ ਖੈਰ ਹੋਣੀ ਹੈ। ਉਹ ਜਦੋਂ ਇਹਦੇ ਨੂੰ ਪਿਆ ਅਤੇ ਭਗਵਾਨ ਕ੍ਰਿਸ਼ਨ ਜੀ ਨੇ ਫਿਰ ਕੰਸ ਨੂੰ ਕੇਸਾਂ ਤੋਂ ਫੜ ਲਿਆ, ਜਿਵੇਂ ਧੋਬੀ ਕੱਪੜੇ ਧੋਣ ਵਾਲੇ ਉਹ ਫੱਟੇ ਜੇ ਅਤੇ ਉਹ ਮਾਰਦਾ ਹੁੰਦਾ ਨਾ ਫੜਕਾ ਫੜਕਾ ਕੇ ਕੱਪੜੇ ਨੂੰ, ਪਰ ਇਸ ਤਰ੍ਹਾਂ ਫਿਰ ਕੇਸਾਂ ਤੋਂ ਫੜ ਕੇ ਇਹ ਕੰਸ ਨੂੰ ਫੜਕਾ ਫੜਕਾ ਕੇ ਧਰਤੀ 'ਤੇ ਮਾਰਿਆ, ਕਿਉਂ ਲਵੇਟਦਾ ਇਸ ਨੂੰ। ਇਸ ਕਰਕੇ ਵੀ ਇਹ ਜਿਹੜਾ ਕਰੂਰ ਵੀ ਨਾਮ ਜਪਣ ਵਾਲਾ ਸੀ, ਭਗਵਾਨ ਦਾ ਪ੍ਰੇਮੀ ਸੀ, ਜਿਸ ਕਰਕੇ ਇਹਦਾ ਵੀ ਭਰਮ ਭੁਲੇਖਾ ਉਹ ਵਿਰਾਟ ਸਰੂਪ ਕਰਕੇ ਦੂਰ ਕੀਤਾ ਸੀ। ਇਹ ਵੀ ਮਹਾਨ, ਇਸ ਤੋਂ ਅੱਗੇ ਜਿਹੜਾ ਰਾਮ ਚੰਦਰ ਜੀ ਦਾ ਸਭ ਤੋਂ ਜ਼ਿਆਦਾ ਦਾਸਾ ਭਾਵ ਜ਼ਿਆਦਾ ਸ਼ਰਧਾ ਰੱਖਣ ਵਾਲਾ ਸੀ ਹਨੂੰਮਾਨ, ਜਿਸ ਨੂੰ ਉਹ ਲੰਕਾ ਵਿੱਚ ਸੀਤਾ ਦਾ ਪਤਾ ਕਰਨ ਵਾਸਤੇ ਵੀ ਭੇਜਿਆ ਸੀ ਵੀ ਆਪਾਂ ਇੱਥੇ ਜੰਗ ਜੁੱਧੇ ਰੌਣ ਨਾਲ ਕਰੀਏ ਜਾਈਏ, ਅਤੇ ਉਹ ਅੰਤਰ ਖਾਤੇ ਰੌਣ ਨਾਲ ਗਾਂਢਾ ਸ਼ਾਂਢਾ ਕਰੀ ਬੈਠੀ ਹੋਵੇ ਵੀ ਹਨੂੰਮਾਨਾਂ ਤੋਂ ਪਤਾ ਕਰਕੇ ਆ। ਫਿਰ ਗਿਆ ਸੀ ਭਗਵਾਨ ਦੀ ਮੁੰਦਰੀ ਜੀ ਲੈ ਕੇ, ਉਹਨੇ ਸਾਰਾ ਕੁਛ ਦੱਸ ਦਿੱਤਾ ਵੀ ਇਹ ਤਾਂ ਜ਼ਬਰਦਸਤੀ ਸਾਰਾ ਕੁਛ ਹੈ, ਹੁਣ ਮੈਂ ਇਹਦੇ ਘਰ ਨਹੀਂ ਰਹਿਣਾ ਵਸਣਾ ਚਾਹੁੰਦੀ। ਉਹ ਰਾਮ ਜੀ ਨੂੰ ਕਹਿਣਾ ਜਿਵੇਂ ਕਿਵੇਂ ਵੀ ਹੋਵੇ ਮੈਨੂੰ ਉਹ ਲੈ ਕੇ ਜਾਣ। ਰੇਦਰ ਜਿਸ ਵੇਲੇ ਰੌਣ ਦੀ ਰਾਕਸ਼ਾਂ ਨੂੰ ਪਤਾ ਲੱਗਿਆ ਵੀ ਆਹ ਆਇਆ ਦਰਖਤ 'ਤੇ ਬੈਠਾ ਅਤੇ ਹਨੂੰਮਾਨ ਨੂੰ ਫੜ ਲਿਆ ਸੀ ਉਹਨਾਂ ਨੇ, ਅਤੇ ਕਹਿੰਦੇ ਵੀ ਇਹ ਜਿਹੜਾ ਆਇਆ ਇਹ ਉਧਰੋਂ ਆਇਆ, ਇਹਨੂੰ ਮਾਰੋ। ਅਤੇ ਫਿਰ ਇਹਨੇ ਆ ਲੰਕਾ ਸਾੜਨ ਵਾਸਤੇ ਇਹਨਾਂ ਦਾ ਬੇੜਾ ਗਰਕ ਕਰਨ ਵਾਸਤੇ ਸਿਆਸਤੀ ਵਰਤੀ, ਕਹਿੰਦੇ ਵੀ ਜਿਵੇਂ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਉਹ ਤਾਂ ਨਹੀਂ ਮੈਂ ਮਰਨਾ, ਜਿਹੜੀ ਮੇਰੀ ਮੌਤ ਹੈ, ਜਿਵੇਂ ਮਰਨਾ ਮੈਂ ਜਾਣਦਾ, ਮੈਨੂੰ ਤੁਹਾਨੂੰ ਦੱਸ ਦਿੰਦਾ, ਉਵੇਂ ਕਰ ਲਓ ਬਸ, ਮੈਂ ਮਰ ਜਾਵਾਂਗਾ। ਕਹਿੰਦੇ ਵੀ ਚੰਗਾ ਤੂੰ ਹੀ ਦੱਸ। ਕਹਿੰਦੇ ਆ ਮੇਰੀ ਪੂਜ ਦੇ ਨਾਲ ਬੜੀ ਤਕੜੀ, ਕਹਿੰਦੇ ਲੂਣ ਲੂਣ ਜੀ ਲਪੇਟ ਦਿਓ, ਫਿਰ ਲਾ ਦਿਓ ਅੱਗ, ਬਸ ਮੈਂ ਉਹਨੂੰ ਅੱਗ ਲੱਗੀ ਪਿੱਛੇ ਮੈਂ ਸਰਬਤ ਜਾਵਾਂਗਾ। ਕਹਿੰਦੇ ਵੀ ਗੱਲ ਤਾਂ ਵਧੀਆ ਦੱਸੀ ਹੈ ਬਾਂਦਰ ਨੇ, ਆਪਣੀ ਮੌਤ ਆਪ ਹੀ ਦੱਸੀ। ਕਹਿੰਦੇ ਲਿਆਓ ਲੂਣ, ਲਪੇਟੋ ਇਹਦੀ ਪੂਛ ਨੂੰ। ਉਹ ਪੰਡਾਂ ਦੀਆਂ ਪੰਡਾਂ ਨੂੰ ਲਪੇਟ ਕੇ ਇੱਧਰ ਉੱਧਰ ਲੰਮੀ ਸਾਰੀ ਭਰਤੀ ਪੂਛ, ਅਤੇ ਜਦੋਂ ਅੱਗ ਲਾਈ ਅਤੇ ਉਹ ਭਾਂਬੜ ਜਿਹਾ ਨਿਕਲਣ ਲੱਗਿਆ, ਬਸ ਫਿਰ ਪੂਛ ਘੁਮਾਤੀ। ਜਿਸ ਕਰਕੇ ਫਿਰ ਉਹ ਸਾਰੀ ਲੰਕਾ ਸਾੜ ਦਿੱਤੀ। ਇੱਕ ਜਿਹੜਾ ਭਪੀਖਣ ਸੀ ਰਾਵਣ ਦਾ ਛੋਟਾ ਭਰਾ, ਉਹਦੇ ਦਰਵਾਜ਼ੇ ਦੇ ਉੱਪਰ ਨਾਮ ਲਿਖਿਆ ਹੋਇਆ ਸੀ, ਅਤੇ ਉਹਨੂੰ ਨਹੀਂ ਸਾੜਿਆ, ਉਹਨੇ ਸਤਿਕਾਰ ਕੀਤਾ। ਸਾਰੀ ਲੰਕਾ ਸਾੜ ਕੇ ਫਿਰ ਵਾਪਸ ਪਰਤ ਆਇਆ। ਉਦੋਂ ਬਾਅਦ ਫਿਰ ਜੰਗ ਜਦ ਸ਼ੁਰੂ ਹੋ ਗਿਆ, ਫਿਰ ਉਹ ਲਛਮਣ ਨੂੰ ਤੀਰ ਮਾਰ ਕੇ, ਬਰਸ਼ੀ ਮਾਰ ਕੇ ਰਾਵਣ ਨੇ ਮੂਰਛਿਤ ਕਰ ਦਿੱਤਾ। ਕਿਸੇ ਨੇ ਕਿਹਾ ਮੇਘਨਾਥ ਨੇ ਬਰਸ਼ੀ ਮਾਰੀ, ਰਹੋ ਵਿਚਾਰ। ਫਿਰ ਕਹਿੰਦੇ ਵੀ ਹੁਣ ਕਿਵੇਂ ਹੋਸ਼ ਵਿੱਚ ਆਵੇ। ਕਹਿੰਦੇ ਸੰਜੀਵਨੀ ਬੂਟੀ ਕੋਈ ਲੈ ਕੇ ਆਏ ਉਹ ਪਹਾੜ ਤੋਂ, ਉਹ ਰਗੜ ਕੇ ਇਹਦੇ ਮੂੰਹ ਵਿੱਚ ਪਾਈ ਜਾਏ, ਫਿਰ ਤਾਂ ਲਛਮਣ ਹੋਸ਼ ਵਿੱਚ ਆ ਸਕਦਾ, ਨਹੀਂ ਤਾਂ ਬੇਹੋਸ਼ ਰਹੂਗਾ। ਫਿਰ ਹਨੂੰਮਾਨ ਨੂੰ ਤਿਆਰ ਕੀਤਾ ਵੀ ਤੂੰ ਹੀ ਜਾ। ਇਹ ਫਿਰ ਉਹ ਜਿਹੜਾ ਬੂਟੀਆਂ ਵਾਲਾ ਪਹਾੜ ਹੀ ਚੁੱਕ ਲਿਆ ਸੀ ਵੀ ਨਾਮ ਦਾ ਪ੍ਰਤਾਪ ਐਸਾ ਹੈ, ਨਾਮ ਇਹਦੇ ਹਿਰਦੇ ਵਿੱਚ ਵਸਿਆ ਸੀ, ਜਿਸ ਕਰਕੇ ਐਸੀ ਤਾਕਤ ਨਾਲ ਪਹਾੜ ਚੁੱਕ ਲਿਆ ਵੀ ਇੱਥੋਂ ਲੈ ਲਾ ਸੰਜੂਨੀ ਬੂਟੀ, ਅਤੇ ਰੁੜ ਕੇ ਪਿਆ ਅਤੇ ਇਹਨੂੰ ਹੋਸ਼ ਵਿੱਚ ਲਿਆ। ਇਸ ਤਰ੍ਹਾਂ ਜਾਣੀਏ ਨੇ ਨਾਮ ਦੇ ਪ੍ਰਤਾਪ ਨਾਲ ਇਹ ਵੱਡੀ ਵੱਡੀ ਕੁਰਬਾਨੀ ਕੀਤੀ। ਫਿਰ ਜਦੋਂ ਵਾਪਸ ਅਯੁੱਧਿਆ ਆਏ, ਰਾਮ ਜੀ ਰਾਵਣ ਨੂੰ ਮਾਰ ਕੇ ਅਤੇ ਸਾਰਿਆਂ ਨੂੰ ਇਨਾਮ ਇਨੂਮ ਜੀ ਦਿੱਤੇ, ਅਤੇ ਫਿਰ ਹਨੂੰਮਾਨ ਨੂੰ ਕਹਿੰਦੇ ਵੀ ਤੂੰ ਕੱਲ੍ਹ ਨੂੰ ਸਵੇਰੇ ਸਾਜਰੇ ਆ ਜਾਈਂ, ਜਿਹੜਾ ਵੀ ਕਹੇਗਾ ਉਹੀ ਤੈਨੂੰ ਦੇ ਮਾਂਗੇ। ਕਹਿੰਦਾ ਜੀ ਸੱਤ ਵਚਨ। ਫਿਰ ਹਨੂੰਮਾਨ ਨੇ ਥੋੜ੍ਹੀ ਜਿਹੀ ਕਾਹਲੀ ਕੀਤੀ, ਜ਼ਿਆਦਾ ਹੀ ਸਾਜਰੇ ਚਲਿਆ ਗਿਆ, ਅਤੇ ਉਹ ਗੁਸਲਖਾਨੇ ਵਿੱਚ ਇਸ਼ਨਾਨ ਕਰ ਰਹੇ ਸੀ, ਅਤੇ ਇਹਨੇ ਜਾ ਆਪਣੀ ਸਦਾਚਾਰ ਕੀਤਾ ਵੀ ਮਹਾਰਾਜ ਆ ਗਿਆ ਮੈਂ ਦਿਓ ਮੈਨੂੰ। ਕਹਿੰਦੇ ਵੀ ਇਸ ਵੇਲੇ ਤਾਂ ਹੁਣ ਮੈਂ ਜਿਹੜੀ ਗਿੱਲੀ ਕਸ਼ ਹੈ ਲਾ ਕੇ ਨਿਚੋੜ ਰਿਹਾ, ਇਹ ਹੈ ਮੇਰੇ ਕੋਲ, ਹੁਣ ਇਹ ਲੈ ਲਾ। ਕਹਿੰਦਾ ਮਹਾਰਾਜ ਮੈਂ ਤਾਂ ਹੁਣ ਬਹੁਤ ਇੱਛਾ ਰੱਖ ਕੇ ਆਇਆ ਸੀ ਦੇ ਭਗਵਾਨ ਦੇ ਹੱਥਾਂ ਤੋਂ ਜਿਹੜੀ ਕੋਈ ਵਸਤੂ ਲਏਗੀ ਉਹ ਅੰਗੀ ਲਾਵਾਂਗਾ, ਮੈਂ ਕੋਈ ਕੱਪੜਾ ਨਹੀਂ ਪਾ ਸਕਦਾ ਹਾਂ, ਮੈਨੂੰ ਸਰਾਫ ਮਿਲਿਆ ਹੋਇਆ ਹੈ, ਮੈਂ ਪਿਛਲੇ ਜਨਮ ਵਿੱਚ ਲੋਕਾਂ ਦੇ ਲੀੜੇ ਲਾਹ ਲੈਂਦਾ ਸੀ, ਕਿਸੇ ਸਾਧੂ ਦੇ ਮਗਰ ਪਿਆ, ਉਹਦੀ ਕੱਛ ਜੀ ਰਹਿਣ ਦਿੱਤੀ ਸੀ, ਉਹਨੇ ਸਰਾਫ ਦੇ ਤਾ ਜਾ, ਕਹਿੰਦੇ ਜਿੱਦਾਂ ਮਰਜ਼ੀ ਬਲੀ ਹੋ ਜਾਏ ਤੂੰ ਨਹੀਂ ਕੱਪੜੇ ਪਾ ਸਕੇਗਾ, ਅੱਗ ਲੱਗੂਗੀ ਜੇ ਕੱਪੜੇ ਪਾਏਗਾ। ਅਤੇ ਕਹਿੰਦੇ ਵੀ ਇਹ ਤੇਰਾ ਪਿਛਲਾ ਕਰਮ ਹੀ ਐਸਾ ਹੈ, ਅਤੇ ਕੱਛ ਜੀ ਆ ਲੈ ਲਾ, ਹੋਰ ਤਾਂ ਕੁਛ ਨਹੀਂ ਹੈ। ਉਹ ਢਿੱਲੇ ਜੇ ਬੁੱਲ ਜੇ ਕਰਕੇ ਲੈ ਤਾਂ ਲਈ ਕੱਛ, ਉਂਝ ਨਿਮੋ ਚੋਣਾ ਵੀ ਇੰਨਾ ਕੁਛ ਕਰਿਆ ਕਰਾਇਆ ਹਾਸਲ ਕੁਝ ਨਾ ਹੋਇਆ ਰਾਮ ਜੀ ਕੋਲੋਂ। ਫਿਰ ਜਦੋਂ ਸਭਾ ਵਿੱਚ ਆ ਬੈਠੇ, ਤਖ਼ਤ 'ਤੇ ਆ ਬੈਠੇ, ਕਿਸੇ ਰਾਜੇ ਨੇ ਸੁੱਚੇ ਮੋਤੀਆਂ ਦੀ ਮਾਲਾ ਭੇਟਾ ਕੀਤੀ ਰਾਮ ਜੀ ਨੂੰ, ਅਤੇ ਰਾਮ ਜੀ ਨੇ ਚੁੱਕ ਕੇ ਸੀਤਾ ਨੂੰ ਪਕੜਾ ਦਿੱਤੀ। ਸੀਤਾ ਨੇ ਦੇਖਿਆ ਵੀ ਵਿਚਾਰੇ ਹਨੂੰਮਾਨ ਨੂੰ ਨਹੀਂ ਕੁਛ ਮਿਲਿਆ ਹੈ, ਚਲੋ ਮੈਂ ਹੀ ਦੇ ਦੇਵਾਂ। ਇਹਨੇ ਬਹੁਤ ਤਕੜੀ ਕੁਰਬਾਨੀ ਕੀਤੀ ਹੈ, ਲਛਮਣ ਨੂੰ ਸੰਜੀਵਨੀ ਬੂਟੀ ਲਿਆ ਕੇ ਉਹ ਹੋਸ਼ ਵਿੱਚ ਲਿਆਂਦਾ ਹੈ, ਅਤੇ ਮੇਰੀ ਖਬਰ ਵੀ ਇਹੀ ਲੈ ਕੇ ਆਇਆ, ਲੰਕਾ ਵੀ ਇਹੀ ਸਾੜ ਕੇ ਆਇਆ ਹੈ, ਇਹਦੀ ਬਹੁਤ ਤਕੜੀ ਕੁਰਬਾਨੀ ਹੈ ਵੀ ਚਲੋ ਇਹ ਸੱਚੇ ਮੋਤੀਆਂ ਦੀ ਮਾਲਾ ਮੈਂ ਹਨੂੰਮਾਨ ਨੂੰ ਦੇ ਰਿਹਾ ਸੋਚ ਕੇ, ਅਤੇ ਹਨੂੰਮਾਨ ਦੇ ਗਲ ਵਿੱਚ ਪਾਤੀ ਉਹਨੇ। ਅਤੇ ਹਨੂੰਮਾਨ ਉਸ ਵੇਲੇ ਇੱਕ ਇੱਕ ਮਣਕਾ ਜਿਹਾ ਲੈ ਕੇ ਅਤੇ ਉਹ ਆਪਣੀ ਜਾੜ ਹੇਠਾਂ ਲੈ ਲਏ ਅਤੇ ਉਹਨੂੰ ਭੰਨ ਦੇਵੇ, ਫਿਰ ਉਹ ਦੇਖੇ, ਫਿਰ ਸਿੱਟ ਦੇਵੇ ਹੇਠਾਂ ਮਣਕਾ ਜਿਹਾ ਮੋਤੀ ਜਿਹਾ। ਉਹ ਸੀਤਾ ਕਹਿਣ ਲੱਗੀ ਇਹ ਕੀ ਕਰੀ ਜਾਂਦਾ, ਵੀ ਉਹ ਬਾਂਦਰਾਂ ਵਾਲੀ ਗੱਲ ਹੀ ਆਦਤ ਪਈ ਹੈ ਨਾ, ਵੀ ਬਾਂਦਰ ਤੋੜੀ ਜਾਂਦੇ ਹੁੰਦੇ ਆ। ਰਤਨਮਣੀ ਕਲ ਬਾਂਦਰਾ ਕਿ ਹਕੀਮ ਨੇ ਜਾਣਾ, ਭਾਈ ਗੁਰਦਾਸ ਜੀ ਨੇ ਵੀ ਬਾਂਦਰ ਦੇ ਗਲ ਵਿੱਚ ਰਤਨਾਂ ਦੀ ਮਾਲਾ ਪਾਈ, ਉਹ ਕੋਈ ਕੀ ਉੱਤੇ ਕਦਰ ਥੋੜ੍ਹਾ ਜਾਣਦਾ ਉਹਦੀ, ਪਤਾ ਪੱਥਰ ਜਾ ਕੇ ਬਾਂਦਰਾਂ ਨੂੰ ਤੋੜੀ ਜਾਊਗਾ। ਉਵੇਂ ਜਦੋਂ ਹਨੂੰਮਾਨ ਕਰੀ ਗਿਆ, ਕਹਿੰਦਾ ਸੀਤਾ ਮਾਤਾ ਜੀ ਮੈਂ ਤੋੜ ਤੋੜ ਕੇ ਦੇਖਦਾ ਹਾਂ ਵੀ ਇਹਦੇ ਵਿੱਚ ਰਾਮ ਦਾ ਨਾਂ ਹੈਗਾ, ਜੇ ਤਾਂ ਅੰਦਰ ਇਹਨਾਂ ਦੇ ਰਾਮ ਦਾ ਨਾਂ ਹੋ ਗਏ ਫਿਰ ਤਾਂ ਰੱਖਣ ਯੋਗ ਹੈ, ਨਹੀਂ ਇਹਨਾਂ ਤੋਂ ਕੀ ਕਰਾਉਣਾ ਹੈ। ਉਹ ਕਹਿਣ ਲੱਗੀ ਤੇਰੇ ਸਰੀਰ ਦੇ ਅੰਦਰ ਰਾਮ ਦਾ ਨਾਂ ਹੈਗਾ, ਕਹਿੰਦੇ ਹਾਂ ਮੇਰੇ ਰੋਮ ਰੋਮ ਵਿੱਚ ਵਸਿਆ ਅੰਦਰ ਹੈ ਮੇਰੇ, ਕਹਿੰਦੇ ਦਿਖਾ ਤਾਂ ਸਹੀ। ਉਸ ਵੇਲੇ ਅਨੰਦਰਾਂ ਦੇ ਨਾਲ ਆਪਣੀ ਛਾਤੀ ਜੀ ਤੁਚਾ ਜੀ ਪਾੜ ਕੇ ਅਤੇ ਦਿਖਾ ਦਿੱਤਾ ਅੰਦਰ ਸਾਰੇ ਰਾਮ ਰਾਮ ਲਿਖਿਆ ਹੋਇਆ ਦੇਖਿਆ। ਇਉਂ ਜਿਹੜਾ ਹਨੂੰਮਾਨ ਸੀ ਉਹਦਾ ਵੀ ਜਿਹੜਾ ਭਰਮ ਭੁਲੇਖਾ ਹੈ ਉਹ ਨਾਮ ਨੇ ਭੰਨਿਆ, ਨਾਮ ਨਾਲ ਦੂਰ ਹੋਇਆ ਹੈ। ਅਤੇ ਐਡਾ ਜਿਹੜਾ ਮਹਾਨ ਹੈ ਬਲੀ ਬਣਿਆ ਉਹ ਵੀ ਨਾਮ ਨਾਲ। ਇਸ ਤਰ੍ਹਾਂ ਇਹ ਕਵੀ ਕਹਿ ਰਿਹਾ ਹੈ ਵੀ ਇਹ ਜਿਹੜੇ ਪਿਛਲੇ ਯੁਗਾਂ ਵਿੱਚ ਬੜੇ ਬੜੇ ਹੋਏ ਹੈ ਇਹ ਨਾਮ ਕਰਕੇ ਮਹਾਨ ਹੋਏ ਹਨ। ਹਨੂੰਮਤ ਭੀਲਣੀ ਭੀ ਤਨ ਧੰਨਾ, ਅੱਗੇ ਜਿਹੜੀ ਭੀਲਣੀ ਹੈ ਜਿਹਦੇ ਅਸਥਾਨ 'ਤੇ ਭਗਵਾਨ ਕ੍ਰਿਸ਼ਨ ਜੀ ਗਏ ਸਨ, ਇਹ ਪੰਪਾਸਰ ਤੀਰਥ 'ਤੇ ਰਹਿੰਦੀ ਸੀ। ਅਤੇ ਇਸੇ ਤਰ੍ਹਾਂ ਜੰਗਲ ਵਿੱਚ ਹੋਰ ਲਿਖੀ ਵੀ ਇੱਧਰ ਉੱਧਰ ਰਹਿੰਦੇ ਸਨ, ਅਤੇ ਇਹ ਜਿਸ ਰਸਤੇ ਵਿੱਚ ਉਹ ਰਿਖੀ ਜਾਂਦੇ ਹੁੰਦੇ ਸੀ ਉਸ ਰਸਤੇ ਵਿੱਚ ਝਾੜੂ ਬੜੂ ਜਿਹਾ ਮਾਰ ਦਿਆ ਕਰਦੀ ਸੀ। ਅਤੇ ਇਹਨੂੰ ਵੀ ਖਬਰ ਮਿਲੀ, ਰਿਖੀਆਂ ਨੂੰ ਵੀ ਖਬਰ ਮਿਲੀ ਵੀ ਰਾਮ ਚੰਦਰ ਜੀ ਬਨਵਾਸ ਆਏ ਹੈ, ਇੱਧਰ ਵੀ ਪੰਪਾਸਰ ਤੀਰਥ 'ਤੇ ਆਉਣਗੇ। ਇਸ ਨੇ ਕੋਈ ਜਿਹੜੇ ਬੇਰ ਹੈ ਜੋ ਜ਼ਿਆਦਾ ਮਿੱਠੇ ਸੀ ਉਹ ਇਕੱਠੇ ਜੇ ਕਰਕੇ ਆਪਣੇ ਕੋਲ ਰੱਖ ਲਏ ਵੀ ਇਹ ਪੇਟਾ ਕਰਾਂਗੀ, ਭਗਵਾਨ ਰਾਮ ਜੀ ਮੇਰੇ 'ਤੇ ਖੁਸ਼ ਹੋਣਗੇ, ਮੇਰਾ ਜਨਮ ਸਫਲ ਹੋਊਗਾ। ਉਧਰ ਜਿਹੜੇ ਰਿਖੀ ਹੈ ਮੁਨੀ ਹੈ ਉਹ ਆਪਣੀਆਂ ਤਿਆਰੀਆਂ ਕਰਨ ਲੱਗੇ, ਇੱਕ ਦੂਸਰੇ ਨੂੰ ਕਹਿੰਦੇ ਵੀ ਮੇਰੀ ਜ਼ਿਆਦਾ ਘੱਲ ਨਹੀਂ ਕਮਾਈ ਹੈ, ਰਾਮ ਜੀ ਮੇਰੇ ਅਸਥਾਨ 'ਤੇ ਮੇਰੇ ਸ਼ਰਮ 'ਤੇ ਆਉਣ, ਦੂਜਾ ਕਹਿੰਦੇ ਨਹੀਂ ਮੇਰੇ 'ਤੇ ਆਉਣਗੇ। ਇਹ ਜਿਹੜੀ ਭੀਲਣੀ ਹੈ ਉਹ ਭੀਲਾਂ ਦੀ ਇੱਕ ਜਾਤ ਹੈ, ਉਹਨਾਂ ਨੂੰ ਉਹਦਾ ਉਹਨਾਂ ਦੀ ਜਾਤ ਵਿੱਚੋਂ ਹੋਣ ਕਰਕੇ ਇਹਦਾ ਨਾਂ ਭੀਲਣੀ ਹੈ। ਸਵਰ ਇੱਕ ਭੀਲਾਂ ਦੇ ਨੀਵਾਂ ਗੋਤ ਹੈ, ਇਸ ਕਰਕੇ ਇਹਨੂੰ ਸਬਰੀ ਵੀ ਕਿਹਾ ਹੈ। ਸਬਰੀ ਗੋਤ ਦੀ ਜਾਂ ਭੀਲਾਂ ਦੀ ਜਾਤ ਦੀ ਭੀਲਣੀ ਕੋਈ ਇਸ ਤਰੀ ਇਹ ਮਤੰਗ ਦੇਖੀ ਦੀ ਝੇਲੀ ਲਿਖਿਆ, ਇਸ ਤਰ੍ਹਾਂ ਉਹਦੇ ਰਾਹੀਂ ਇਹ ਇੱਧਰ ਲੱਗੀ ਸੀ, ਉਸੇ ਨੇ ਇਸ ਪਾਸੇ ਨੂੰ ਜੋੜਿਆ ਸੀ ਉਹ ਮਤੰਗ ਰਿਖੀ ਨੇ। ਫਿਰ ਜਦੋਂ ਰਾਮ ਜੀ ਗਏ ਤਾਂ ਸਾਰੇ ਰਿਸ਼ੀ ਮੁਨੀਆਂ ਨੂੰ ਜਾਣਿਆ ਵੀ ਇਹਨਾਂ ਨੂੰ ਆਪੋ ਆਪਣੀ ਤਪੱਸਿਆ ਦਾ ਹੰਕਾਰ ਹੈ, ਅਤੇ ਇਹ ਜਿਹੜੀ ਵਿਚਾਰੀ ਗਰੀਬਣੀ ਜੀ ਹੈ ਅਤੇ ਇਹਦੇ ਘਰ ਫਿਰ ਚਲੇ ਗਏ। ਇਸ ਤਰ੍ਹਾਂ ਫਿਰ ਇਹਨੇ ਜਿਹੜੇ ਕੋਈ ਉਬੇਰ ਜੇ ਸੰਭਾਲ ਕੇ ਰੱਖੇ ਸੀ ਨਾ ਮਿੱਠੇ ਮਿੱਠੇ, ਉਹਨਾਂ ਨੂੰ ਪਾਣੀ ਵਿੱਚ ਭਿਉਂਤਾ ਵਾਲਿਆ ਜਾਏ, ਅਤੇ ਉਹ ਫਿਰ ਸ਼ਿਕਾਏ ਇਸ ਨੂੰ। ਉਹ ਕੀ ਕਹਿੰਦੇ ਆ ਢਾਡੀ ਲੋਕ ਵੀ ਜੂਠੇ ਬੇਰ ਖੁਆਏ, ਵੀ ਮੂੰਹ 'ਚ ਪਾ ਲੈਂਦੀ ਸੀ ਕਹਿੰਦੇ ਭੀਲਣੀ, ਅਤੇ ਉਹ ਕਹਿੰਦੇ ਮੂੰਹ ਦੇ ਗਰਮੈਸ਼ ਨਾਲ ਉਹ ਬੇਰ ਭੁੱਲੇ ਹੋ ਜਾਂਦੇ ਸੀ, ਮੂੰਹ 'ਚੋਂ ਕੱਢ ਕੇ ਫਿਰ ਰਾਮ ਜੀ ਨੂੰ ਫੜਾ ਦਿੰਦੇ ਸੀ। ਇਹ ਆਪਣੇ ਵੱਲੋਂ ਉਹਨਾਂ ਨੇ ਗੱਲ ਜੋੜ ਜੋੜ ਕੇ ਨਾ ਇਤਿਹਾਸ ਬਣਾਇਆ। ਅਸਲ ਰੂਪ ਦੇ ਵਿੱਚ ਤਾਂ ਵੀ ਝੂਠੇ ਫਿਰ ਇਸ ਕਰਕੇ ਕਿਹਾ ਜਾਂਦਾ ਸੀ ਵੀ ਉਹ ਜਿਸ ਦਰਖਤ ਨੂੰ ਫਿਰ ਲੱਗੇ ਸੀ ਉਹ ਖਾ ਕੇ ਵੇਖਦੀ ਸੀ ਵੀ ਇਹ ਮਿੱਠੇ ਹੈ ਕਿ ਦੂਜੇ ਕੁਕੜੂ ਜੇ ਇੱਕ ਸੰਘ ਦੇ ਵਿੱਚ ਲੱਗ ਜਾਣ ਵਾਲੇ ਵੀ ਹੁੰਦੇ ਹਨ ਵੀ ਹੁਣ ਜਿਸ ਚੀਜ਼ ਨੂੰ ਅਸੀਂ ਪਹਿਲਾਂ ਵਰਤ ਲਈਏ ਤਾਂ ਉਹ ਸਮਝ ਲਓ ਜੂਠੀ ਹੋ ਜਾਂਦੀ ਹੈ ਜਿਵੇਂ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਲੈ ਆਈਏ ਇੱਥੇ ਆਪਾਂ ਗੁਰੂ ਮਹਾਰਾਜ ਦੇ ਭੋਗ ਲਾਉਣ ਤੋਂ ਪਹਿਲਾਂ ਸਾਡੇ ਵਿੱਚੋਂ ਕੋਈ ਇਹ ਖਾ ਪੀ ਲਏ ਫਿਰ ਆਪਾਂ ਤਾਂ ਨਹੀਂ ਕਿਰਪਾਨ ਫੇਰਦੇ ਸੀ ਕਹਿੰਦੇ ਜੂਠੀ ਹੋ ਗਈ ਇਸ ਤਰ੍ਹਾਂ ਉਹ ਜਿਸ ਬੇਰੀ ਦੇ ਫੇਰ ਉਹਨੇ ਪਹਿਲਾਂ ਖਾ ਲਏ ਸੀ ਫਿਰ ਇਸ ਕਰਕੇ ਉਸ ਹਿਸਾਬ ਨਾਲ ਤਾਂ ਫਿਰ ਉਹ ਫੇਰ ਜੂਠੀ ਹੋ ਗਏ ਨਾ ਜਦੋਂ ਉਹਨੇ ਖਾ ਲਏ ਪਹਿਲਾਂ ਇਹ ਨਹੀਂ ਵੀ ਉਹ ਹੈ ਮੂੰਹ 'ਚ ਪਾ ਪਾ ਕੇ ਅਤੇ ਪੋਲੇ ਘਰ ਕਰ ਦਿੰਦੀ ਸੀ ਆਪਣੇ ਕੋਲੋਂ ਇਹਨਾਂ ਨੇ ਡੁੜਿਆ ਸੋ ਇਸ ਢੰਗ ਨਾਲ ਵੀ ਉਹਨੇ ਉਹ ਮਿੱਠੇ ਮਿੱਠੇ ਬੇਰੀਆਂ ਦੇ ਬੇਰ ਇਕੱਠੇ ਕਰਕੇ ਰੱਖੇ ਸੀ ਅਤੇ ਫਿਰ ਉਬਾਲ ਉਬੂਲ ਕੇ ਪੋਲੇ ਕਰਕੇ ਭਗਵਾਨ ਰਾਮ ਜੀ ਨੂੰ ਦੇ ਗਈ ਪ੍ਰਸੰਨ ਹੋ ਗਏ ਇੱਧਰ ਜਦੋਂ ਰਿਸ਼ੀਆਂ ਮੁਨੀਆਂ ਨੂੰ ਪਤਾ ਲੱਗਿਆ ਵੀ ਭੀਲਣੀ ਦੇ ਡੇਰੇ 'ਤੇ ਚਲੇ ਗਏ ਉਹ ਬਹੁਤ ਔਖੇ ਹੋਏ ਕਹਿੰਦੇ ਮਾੜਾ ਮਾੜਾ ਮੋਟਾ ਸੋਚਿਆ ਵਿਚਾਰਿਆ ਨਹੀਂ ਅਸੀਂ ਇੱਧਰ ਤਿਆਰੀਆਂ ਕਰਦੇ ਰਹਿੰਦੇ ਤੁਸੀਂ ਸਭ ਤੋਂ ਨੀਵੀਂ ਜਾਤ ਦੀ ਭੀਲਣੀ ਜਿਹਨੂੰ ਅਸੀਂ ਕੋਈ ਦੇਖੀਏ ਨਾ ਅਸੀਂ ਤਾਂ ਨੇੜੇ ਨਹੀਂ ਢੁੱਕਣ ਹੁੰਦੇ ਇਹਨੂੰ ਪਰੇ ਪਰੇ ਕਰਦੇ ਹਾਂ ਅਤੇ ਤੁਸੀਂ ਇਹਦੇ ਡੇਰੇ ਜਾ ਵੜੇ ਇਹ ਤਾਂ ਮਾੜੀ ਗੱਲ ਕੀਤੀ ਕਹਿਣ ਲੱਗਿਆ ਵੀ ਨਹੀਂ ਇਹ ਨੀਵੀਂ ਨਹੀਂ ਹੈ ਨਾਮ ਦੇ ਤਾਂ ਪ੍ਰਤਾਪ ਕਰਕੇ ਮਹਾਨ ਤੋਂ ਮਹਾਨ ਹੋ ਗਈ ਹੈ ਇਹਦੇ ਵਰਗੇ ਤਾਂ ਅਸੀਂ ਵੀ ਨਹੀਂ ਹੈ ਇਹਦੇ ਵਰਗੇ ਤਾਂ ਸਾਡਾ ਭਰਾ ਲਕਸ਼ਮਣ ਵੀ ਨਹੀਂ ਹੈ ਨਾ ਇਹਦੇ ਵਰਗੇ ਤੁਸੀਂ ਹੋ ਜੋ ਇਹ ਹੈ ਬਸ ਇਹ ਹੀ ਹੈ ਫਿਰ ਬਹੁਤ ਭੁੱਖੇ ਜਿਹੇ ਹੋ ਗਏ ਹੁਣ ਰਾਮ ਜੀ ਨੂੰ ਕੀ ਆਖਣ ਇਹ ਜਦੋਂ ਉਹ ਕਹਿਣ ਵੀ ਇਹ ਸਾਡੇ ਨਾਲੋਂ ਵੀ ਮਹਾਨ ਲਕਸ਼ਮਣ ਨਾਲੋਂ ਵੀ ਮਹਾਨ ਤੁਹਾਡੇ ਨਾਲੋਂ ਵੀ ਮਹਾਨ ਹੈ ਭੀਲਣੀ ਅਤੇ ਚੁੱਪ ਚੱਪ ਜਿਹਾ ਹੋ ਗਏ ਅੰਦਰ ਔਖੇ ਕੁਝ ਕਹਿ ਸਕਦੇ ਨਹੀਂ ਹੈ ਫਿਰ ਕਹਿੰਦਾ ਵੀ ਚਲੋ ਆਏ ਹਾਂ ਕੁਝ ਸੇਵਾ ਦੱਸੋ ਤੁਹਾਡੀ ਕਰੀਏ ਰਿਸ਼ੀਆਂ ਮੁਨੀਆਂ ਮੰਗੋ ਕੁਛ ਮੰਗਦੇ ਹੈ ਕਹਿੰਦੇ ਮਹਾਰਾਜ ਇੱਕ ਬਹੁਤ ਮੁਸੀਬਤ ਹੈ ਇੱਕ ਬਹੁਤ ਔਖਿਆਈ ਹੈ ਪਾਣੀ ਦੀ ਬੜੀ ਔਖਿਆਈ ਹੈ ਆਹ ਜਿਹੜਾ ਪੰਪਾ ਸਰ ਤੀਰਥ ਹੈ ਇਹਦੇ ਵਿੱਚ ਕੀੜੇ ਪਏ ਹੈ ਪਾਣੀ ਬਦਬੋ ਮਾਰਦਾ ਪਾਣੀ ਪੀਣ ਯੋਗ ਨਹੀਂ ਅਤੇ ਇਹ ਤੁਸੀਂ ਮਹਾਰਾਜ ਚਰਨ ਪਾ ਕੇ ਨਾ ਅਤੇ ਇਹਨੂੰ ਠੀਕ ਕਰ ਦਿਓ ਕਹਿੰਦੇ ਵੀ ਚਲੋ ਤੁਸੀਂ ਸਾਰੇ ਅਸੀਂ ਵੀ ਚੱਲਦੇ ਹਾਂ ਅਤੇ ਚਲੋ ਪੰਪਾ ਸਰ ਤੀਰਥ 'ਤੇ ਉਹ ਚਲੇ ਗਏ ਸਾਰੇ ਅਤੇ ਫਿਰ ਪਹਿਲਾਂ ਆਪਣਾ ਚਰਨ ਪਾਇਆ ਪੰਪਾ ਸਰ ਤੀਰਥ ਵਿੱਚ ਅਤੇ ਉਹ ਪੰਪਾ ਸਰ ਤੀਰਥ ਦਾ ਜਿਹੜਾ ਪਾਣੀ ਹੈ ਕੀੜਿਆਂ ਵਾਲਾ ਠੀਕ ਨਾ ਹੋਇਆ ਬਰਬਾਦ ਨਾ ਸੋਈ ਸਾਫ਼ ਨਾ ਹੋਇਆ ਕਹਿੰਦੇ ਮਹਾਰਾਜ ਵੀ ਦੇਖੋ ਤੁਹਾਡੇ ਚਰਨਾਂ ਨਾਲ ਨਹੀਂ ਕੋਈ ਨਾ ਕਹਿੰਦੇ ਵੀ ਜਿਹੜਾ ਰਾਖ ਦੁਐਸ਼ ਤੋਂ ਉੱਪਰ ਉੱਠ ਖੜਿਆ ਹੋਵੇ ਜਿਹਦੇ ਅੰਦਰ ਕੋਈ ਵੈਰ ਭਾਵ ਨਾ ਹੋਵੇ ਰਾਖ ਦੁਐਸ਼ ਨਾ ਹੋਵੇ ਉਹਦੇ ਚਰਨ ਪੈਣ ਠੀਕ ਹੋਊ ਅਸੀਂ ਹੁਣ ਕਹਿੰਦੇ ਹਰਾਉਣ ਨੂੰ ਜਾ ਕੇ ਮਾਰਨਾ ਹੈ ਇਸ ਕਰਕੇ ਸਾਡੇ ਅੰਦਰ ਦੁਐਸ਼ ਹੈਗੀ ਹੈ ਅਤੇ ਇਹ ਹੈ ਵੀ ਜਿਹਦੇ ਅੰਦਰ ਇਹ ਹੈ ਨਹੀਂ ਉਹਦੇ ਨਾਲ ਹੀ ਠੀਕ ਹੋਣਾ ਹੈ ਫਿਰ ਲਕਸ਼ਮਣ ਨੂੰ ਕਿਹਾ ਵੀ ਤੂੰ ਹੀ ਇਹਦੇ ਵਿੱਚ ਨਹਾ ਧੋ ਇਸ਼ਨਾਨ ਕਰ ਸ਼ਾਇਦ ਠੀਕ ਹੋ ਜਾਏ ਲਕਸ਼ਮਣ ਨੇ ਇਸ਼ਨਾਨ ਕਰ ਲਿਆ ਫਿਰ ਉਹਨਾਂ ਠੀਕ ਹੋਇਆ ਫਿਰ ਰਿਸ਼ੀਆਂ ਮੁਨੀਆਂ ਨੂੰ ਕਹਿੰਦੇ ਵੀ ਤੁਸੀਂ ਵਾਰੀ ਵਾਰੀ ਇਹਦੇ ਵਿੱਚ ਚਰਨ ਪਾਓ ਸ਼ਾਇਦ ਤੁਹਾਡੇ ਵਿੱਚੋਂ ਕੋਈ ਨਿਕਲਿਆ ਰਾਗ ਦੁਆਸ ਤੋਂ ਬਾਹਰਾ ਮਨੁੱਖ ਉਹ ਫਿਰ ਸਾਰੇ ਜਿਹੜੇ ਕੋਈ ਆਪਣੇ ਆਪ ਨੂੰ ਮਾਨ ਸਮਝੀ ਬੈਠੇ ਸੀ ਵਾਰੀ ਵਾਰੀ ਉਹ ਤੀਰ ਵਿੱਚ ਚਰਨ ਪਾਈ ਗਏ ਕੋਈ ਨਾ ਠੀਕ ਹੋਇਆ ਕਹਿੰਦੇ ਮਹਾਰਾਜ ਹੱਦ ਹੋ ਗਈ ਕੋਈ ਵੀ ਨਹੀਂ ਪੂਰਾ ਤੁਸੀਂ ਵੀ ਨਹੀਂ ਕੋਈ ਹੈ ਹੀ ਨਹੀਂ ਇੱਥੇ ਰਾਮ ਜੀ ਹੁਣ ਨਾਮ ਦਾ ਪ੍ਰਤਾਪ ਜਣਾਉਣ ਵਾਸਤੇ ਨਾ ਨੀਚ ਜਾਤ ਹਰ ਜਪਤਿਆਂ ਉੱਤੋਂ ਪਦਵੀ ਪਾਏ ਅਤੇ ਜਿਹੜਾ ਨੀਵੀਂ ਜਾਤ ਵਾਲਾ ਪਰਮੇਸ਼ਰ ਦਾ ਨਾਮ ਜਪਦਾ ਉਹ ਸਭ ਤੋਂ ਉੱਤਮ ਪਦਵੀ ਨੂੰ ਪਾਉਂਦਾ ਹੈ ਇਸ ਤਰ੍ਹਾਂ ਨਾਮ ਦਾ ਪ੍ਰਤਾਪ ਜਿਉਣ ਵਾਸਤੇ ਕਹਿਣ ਲੱਗੇ ਵੀ ਤੁਸੀਂ ਗੁੱਸਾ ਨਾ ਕਰਿਓ, ਅਜੇ ਤਾਂ ਤੁਸੀਂ ਨਫ਼ਰਤ ਜੀ ਕਰਦੇ ਹੋ ਨਾ, ਜਿਹੜੀ ਸ਼ਿਕਾਇਤ ਲਾਉਂਦੇ ਵੀ ਇਹਦੇ ਘਰੇ ਤੁਸੀਂ ਕਿਉਂ ਆਏ, ਵੀ ਸ਼ਾਇਦ ਇਹ ਵੀ ਇੱਥੇ ਰਹਿੰਦੀ ਹੈ, ਇਹ ਵੀ ਝਾੜੂ ਬਾੜੂ ਮਾਰਦੀ ਹੈ, ਸਫਾਈ ਰੱਖਦੀ ਹੈ, ਇਹਦਾ ਹੀ ਚਰਨ ਪਵਾ ਕੇ ਦੇਖ ਲਓ, ਸ਼ਾਇਦ ਪੰਪਾ ਸਰ ਦਾ ਪਾਣੀ ਠੀਕ ਹੋ ਜਾਏ। ਕਹਿੰਦੇ ਜੀ ਇਹਦਾ ਕਿਵੇਂ ਹੋ ਜਾਊਗਾ? ਉਹ ਕਹਿੰਦੇ ਤੁਹਾਨੂੰ ਕੀ ਹੈ, ਸਾਰੇ ਰਲ ਮਿਲ ਕੇ ਕਹਿ ਦਿਓ, ਮੈਂ ਵੀ ਕਹਿ ਦਿੰਦਾ। ਅਤੇ ਉਹ ਕਹਿੰਦੇ ਜੀ ਚੰਗਾ, ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਕਹਿ ਦਿੰਦੇ ਹਾਂ, ਤੁਸੀਂ ਵੀ ਆਖ ਦਿਓ, ਪਰ ਠੀਕ ਠੂਕ ਤਾਂ ਹੋਣਾ ਨਹੀਂ ਹੈ, ਸਾਡਾ ਤਾਂ ਮਨ ਨਹੀਂ ਮੰਨਦਾ। ਕਹਿੰਦੇ ਵੀ ਸਾਡਾ ਮਨ ਮੰਨਦਾ ਵੀ ਹੋ ਜਾਊਗਾ। ਫਿਰ ਉਹਨੂੰ ਕਿਹਾ ਵੀ ਚੰਗਾ ਤੂੰ ਇਹਦੇ ਵਿੱਚ ਚਰਨ ਪਾ। ਉਹਨੇ ਹੁਣ ਨਾਮ ਜਪਦੀ ਸੀ, ਨਾਮ ਦਾ ਧਿਆਨ ਤਰਕੇ ਵੀ ਇਹ ਪਰਮੇਸ਼ਰ ਹੁਣ ਤੂੰ ਹੀ ਮੇਰੀ ਇੱਜ਼ਤ ਬਰੋ ਰੱਖਣੀ ਹੈ, ਨਾਮ ਦੀ ਲਾਜ ਰੱਖਣੀ ਹੈ, ਮੈਂ ਤਾਂ ਵਿਚਾਰੀ ਨੀਵੀਂ ਜਾਤ ਵਾਲੀ ਹੈ, ਮੈਨੂੰ ਜਿੰਨੇ ਰਿਸ਼ੀ ਮੁਸ਼ੀ ਹੈ ਸਭ ਝਿੜਕਦੇ ਆ, ਨਫ਼ਰਤ ਕਰਦੇ ਆ, ਨੇੜੇ ਨਹੀਂ ਟੁੱਕਣਦੇ, ਛਾਇਆ ਕਹਿੰਦੇ ਨਹੀਂ ਲੈਣੀ ਇਹਦੀ, ਪਰ ਛਾਇਆ ਨਹੀਂ ਲੈਣਾ ਹੈ, ਤੂੰ ਪਰਮੇਸ਼ਰ ਮਹਾਨ ਹੈ। ਉਹ ਨਾਮ ਦਾ ਜਾਪ ਕਰਦਿਆਂ ਹੋਇਆਂ ਪਰਮੇਸ਼ਰ ਦਾ ਧਿਆਨ ਧਰਕੇ ਜਦੋਂ ਚਰਨ ਪਾਇਆ, ਉਸੇ ਵੇਲੇ ਪੰਪਾ ਸਰ ਤੀਰਥ ਦਾ ਪਾਣੀ ਸਾਫ਼ ਸੁਥਰਾ, ਕੀੜੇ ਕਿੱਧਰ ਗਏ, ਹੈ ਸਵੱਛ। ਸਾਰੇ ਰਿਸ਼ੀ ਮੁਨੀ ਨੀਵੀਆਂ ਪਾ ਗਏ, ਕਹਿਣ ਲੱਗੇ ਹੱਦ ਹੋ ਗਈ ਜੀ ਮਹਾਰਾਜ। ਕਹਿੰਦੇ ਭਾਈ ਇਹ ਪਰਮੇਸ਼ਰ ਦਾ ਨਾਮ ਐਸਾ ਮਹਾਨ ਹੈ, ਇਹ ਜਪਦੀ ਹੈ, ਇਹ ਨਾਮ ਦੇ ਪ੍ਰਤਾਪ ਨਾਲ ਸਾਰੀ ਕਲਾ ਵਰਤੀ ਹੈ, ਨਾਮ ਮਹਾਨ ਹੈ, ਇਸ ਕਰਕੇ ਰਾਗ ਦੁਆਏ ਛੱਡ ਕੇ ਤਕੜੇ ਹੋ ਕੇ ਰਿਸ਼ੀਓ ਨਾਮ ਜਪਿਆ ਕਰੋ ਜੇ ਤੁਸੀਂ ਮਹਾਨ ਬਣਨਾ ਹੈ। ਇਸ ਤਰ੍ਹਾਂ ਦਾ ਉਪਦੇਸ਼ ਉਹ ਦਿੱਤਾ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਉਹ ਭਿੱਲਣੀ ਦਾ ਵੀ ਨਾਮ ਲੈ ਰਿਹਾ ਵੀ ਉਹ ਵੀ ਧੰਤਾ ਯੋਗ ਹੋ ਗਈ, ਅਤੇ ਧੰਨ ਧੰਨਾ ਜਿਹੜਾ ਧੰਨਾ ਭਗਤ ਹੈ। ਇਹ ਵੇਲੇ ਸੁਣ ਕੇ ਜੱਟ ਰੋਡ ਭਗਤੀ ਲਾਗਾ ਮਿਲੇ ਪ੍ਰਤੱਕ ਗੁਸਾਈਆਂ ਧੰਨਾ ਬੜ ਭਾਗਾ, ਵੀ ਨਾਮ ਜਪ ਕੇ ਜਿਹੜਾ ਧੰਨਾ ਭਗਤ ਹੈ, ਧੰਨ ਕੀ ਧੰਤਾ ਯੋਗ ਬਣਿਆ। ਇਹ ਤਾਂ ਜੱਟ ਹੀ ਸੀ, ਪਰ ਜਦੋਂ ਨਾਮ ਜਪਿਆ ਫਿਰ ਉਸ ਵੇਲੇ ਉਹ ਧੰਤਾ ਯੋਗ ਹੋ ਗਿਆ। ਪਿਛਲੇ ਜਨਮਾਂ ਵਿੱਚ ਉਹਨੇ 1100 ਜਨਮ ਵਿੱਚ ਨਾਮ ਜਪਿਆ ਸੀ ਇਸਨੇ, ਜਿਸ ਕਰਕੇ ਸਾਰਾ ਕਲਾ ਨਾਮ ਦੀ ਵਰਤੀ ਪ੍ਰਗਟ ਹੋ ਕੇ, ਇਹਦਾ ਹਲ ਵੀ ਵਾਹਿਆ, ਗੁੰਮਾਂ ਮੱਝਾਂ ਵੀ ਚਾਰੀਆਂ, ਅਤੇ ਹਰਟ ਵੀ ਚਲਾਇਆ, ਘਿਆਰੇ ਵੀ ਛੱਡੇ, ਘਰ ਦਾ ਕੰਮ ਵੀ ਕੀਤਾ। ਸੋ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਹੜਾ ਧੰਨਾ ਜੱਟ ਸੀ ਉਹ ਵੀ ਨਾਮ ਦੇ ਜਾਪ ਕਰਕੇ ਮਹਾਨ ਹੋਇਆ, ਅਤੇ ਨਾਮ ਦੇ ਜਾਪ ਕਰਕੇ ਉਹਦਾ ਜਿਹੜਾ ਪਰਮ ਭੁਲੇਖਾ ਭੱਜਿਆ, ਪਰ ਭੁਲੇਖਾ ਦੂਰ ਹੋਇਆ, ਹਰ ਪਾਸੇ ਪਰਮੇਸ਼ਰੀ ਦਰਸ਼ਨ ਦੇਣ ਲੱਗ ਪਿਆ ਉਸਨੂੰ। ਇਹ ਭਾਈ ਨਾਮ ਦਾ ਪ੍ਰਤਾਪ ਹੈ। ਜੁਗ ਚਾਰ ਵਿਖੇ ਜਨ ਜੋ ਜਨ ਮੇ। ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਚਾਰੇ ਜੁਗਾਂ ਵਿੱਚ ਜਿਹੜੇ ਪੁਰਸ਼ ਵੀ ਜ਼ਿਆਦਾ ਜਨਮੇ ਪੈਦਾ ਹੋਏ ਹੈ, ਜਿਨਹੂੰ ਕਿਨ ਨਾਮ ਹੂੰ ਤੇ ਭ੍ਰਮ ਭੰਨਾ। ਕਿਹਦਾ ਕਿਹਦਾ ਵੀ ਨਾਮ ਲੈ ਲਈਏ, ਪ੍ਰਹਿਲਾਦ ਦਾ ਲੈ ਲਈਏ, ਵਾਲਮੀਕ ਦਾ, ਤ੍ਰਿਲੋਚਨ ਦਾ, ਨਾਰਦ ਦਾ, ਤਰੂ ਦਾ, ਜਿਹਦਾ ਕਿਹਦਾ ਵੀ ਨਾਮ ਲੈ ਲਈਏ ਜਾਂ ਲੈ ਲਓ ਤੁਸੀਂ, ਨਾਮ ਨੇ ਉਹਨਾਂ ਦਾ ਜਿਹੜਾ ਭਰਮ ਦੂਰ ਕੀਤਾ, ਨਾਮ ਕਰਕੇ ਉਹਨਾਂ ਦਾ ਭਰਮ ਭੁਲੇਖਾ ਭੱਜਿਆ ਹੈ, ਟੁੱਟਿਆ ਹੈ। ਕਬਿਤ ਬਾਨੀ ਸ਼ਬ ਬਣੀ ਅੰਗ, ਸੇਖ ਤਨ ਸੰਗ ਰੰਗ। ਇਸੇ ਤਰ੍ਹਾਂ ਸਰੋਤਾ ਜਨੋ, ਜਿਹੜੀ ਬਾਣੀ ਹੈ ਜਿਹੜੀ ਸਾਰਦਾ ਹੈ, ਕਵਿਤਾ ਦੀ ਦਾਤੀ ਹੈ, ਉਹਦੇ ਅੰਗਾਂ ਦੀ ਜਿਹੜੀ ਛਵੀ ਹੈ, ਉਹ ਜਿਹੜੀ ਬਣ ਰਹੀ ਹੈ, ਫਬ ਰਹੀ ਹੈ, ਉਹ ਨਾਮ ਕਰਕੇ ਹੀ ਹੈ। ਸੇਖ ਤਨ ਅੰਗ, ਸੇਖ ਤਨ ਸੰਗ ਰੰਗ, ਸਰੀਰ ਦੇ ਸ਼ੇਸ਼ ਨਾਗ ਦੇ ਸਰੀਰ ਕਾਲੇ ਦੇ ਨਾਲ ਜਿਹੜਾ ਉੱਜਲ ਰੰਗ ਲੱਗਿਆ, ਚਿੱਟਾ ਰੰਗ ਲੱਗਿਆ ਹੈ, ਉਹ ਹਜ਼ਾਰਾਂ ਨਾਮ ਰੋਜ਼ ਨਵੇਂ ਲੈਂਦਾ ਹੈ, ਜਿਸ ਕਰਕੇ ਜਿਹੜਾ ਕਾਲੇ ਸਰੀਰ ਦੇ ਨਾਲ ਉੱਜਲ ਰੰਗ, ਚਿੱਟਾ ਰੰਗ ਲੱਗਿਆ ਹੈ, ਇਹ ਨਾਮ ਦਾ ਹੀ ਪ੍ਰਤਾਪ ਹੈ ਵੀ ਕਾਲੇ ਤੋਂ ਉੱਜਲ ਹੋ ਰਿਹਾ ਹੈ ਸ਼ੇਸ਼ ਨਾਗ ਗੰਗ ਕੇ ਤਰੰਗ ਸੋ। ਇਸ ਤਰ੍ਹਾਂ ਜਿਹੜੀਆਂ ਗੰਗਾ ਦੀਆਂ ਤਰੰਗ ਲਹਿਰਾਂ ਹਨ, ਛੱਲਾਂ ਹਨ, ਉਹ ਵੀ ਨਾਮ ਦੇ ਪ੍ਰਤਾਪ ਕਰਕੇ ਉੱਜਲ ਦਿਸ ਰਹੀਆਂ ਹਨ, ਚਿੱਟੀਆਂ ਹਨ। ਪਤੰਗ ਕੋ ਕਿਕਾਨ ਹੈ, ਇਸੇ ਤਰ੍ਹਾਂ ਪਤੰਗ ਨੂੰ ਸੂਰਜ ਹੈ, ਸੂਰਜ ਦਾ ਜਿਹੜਾ ਕਿਕਾਨ ਕੀ ਹੈ, ਸਵਾਰੀ ਵਾਲਾ ਘੋੜਾ ਹੈ ਜੋ ਸਤਮੁਖੀ ਆ, ਉਹ ਵੀ ਚਿੱਟੇ ਰੰਗ ਵਾਲਾ ਮੰਨਿਆ ਉੱਜਲ ਹੈ। ਲੰਬੋਦਰ ਰਦਨ ਕੀਨੋ, ਜਿਹਦਾ ਲੰਮਾ ਪੇਟ ਹੋਵੇ, ਉਹ ਲੰਮੇ ਪੇਟ ਵਾਲਾ ਗਣੇਸ਼ ਸੀ, ਇਹਦਾ ਢਿੱਡ ਜ਼ਿਆਦਾ ਅੱਗੇ ਨੂੰ ਵਧਿਆ ਸੀ, ਇਸ ਕਰਕੇ ਗਣੇਸ਼ ਦਾ ਨਾਮ ਲੰਬੋਦਰ ਵੀ ਹੈ। ਕਿਤੇ ਇਸਦਾ ਵੀ ਹਾਥੀ ਦਾ ਉਹ ਸਿਰ ਜਿਹਾ ਲਾਇਆ ਸੀ ਅਤੇ ਉਹ ਅਤੇ ਗਣੇਸ਼ ਕਹਿ ਦਿੰਦੇ ਆ, ਗਣਾਂ ਦਾ ਏਸ਼, ਹਾਥੀਆਂ ਦਾ ਏਸ਼ ਵੱਡਾ ਦਾਤੀ। ਇਸ ਤਰ੍ਹਾਂ ਕਹਿੰਦੇ ਜਿਹੜਾ ਗਣੇਸ਼ ਲਿਖਾਰੀ ਕਿਹਾ ਜਾਂਦਾ ਹੈ, ਸਾਰਿਆਂ ਤੋਂ ਮੁਖੀ ਮੰਨਿਆ ਜਾਂਦਾ ਹੈ, ਉਹ ਜਿਹੜਾ ਗਣੇਸ਼ ਉਹਦਾ ਜਿਹੜਾ ਰਦਨ ਦੰਦ ਹੈ ਉਹ ਚਿੱਟਾ ਕਰ ਦਿੱਤਾ ਨਾਮ ਨੇ ਹੀ, ਉਹ ਨਾਮ ਕਰਕੇ ਉੱਜਲ ਹੈ ਉਹਦਾ ਦੰਦ। ਜਿਸ ਤਰ੍ਹਾਂ ਉਹ ਭਾਗਵਤ ਸਾਖੀ ਜੀ ਆਉਂਦੀ ਹੈ ਗਣੇਸ਼ ਦੀ, ਇੱਕ ਵਾਰੀ ਦੇਵਤਿਆਂ ਵਿੱਚ ਆਪੋ ਵਿੱਚ ਹੀ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ। ਜਿਹੜਾ ਪੌਣ ਦੇਵਤਾ ਉਹ ਕਹਿੰਦਾ ਮੈਂ ਸਭ ਤੋਂ ਮਹਾਨ ਹੈ, ਅਗਨੀ ਦੇਵਤਾ ਕਹਿੰਦਾ ਵੀ ਮੈਂ ਮਹਾਨ ਹੈ, ਜਿਹੜਾ ਜਲ ਦੇਵਤਾ ਉਹ ਕਹਿੰਦਾ ਮੈਂ ਮਹਾਨ। ਆਪੋ ਆਪਣੇ ਥਾਂ ਆਪਣੇ ਆਪ ਨੂੰ ਸਾਰੇ ਮਹਾਨ ਕਹਿਣ ਲੱਗੇ। ਉਸ ਵੇਲੇ ਕਹਿੰਦੇ ਵੀ ਇਸ ਤਰ੍ਹਾਂ ਤਾਂ ਨਹੀਂ, ਇਹ ਪਰਖਿਆ ਜਾਏ ਵੀ ਹਾਂ ਇਹ ਮਹਾਨ ਹੈ। ਉਹ ਭਗਵਾਨ ਕੋਲ ਆ ਗਏ, ਕਿਸੇ ਨੇ ਕੋਈ ਨਾਰਦ ਮੁਨੀ ਦਾ ਨਾਂ ਲੈ ਦਿੱਤਾ, ਕਹਿੰਦੇ ਵੀ ਸਾਡਾ ਫੈਸਲਾ ਕਰੋ। ਉਹ ਕਹਿੰਦੇ ਵੀ ਆ ਸਾਰੀ ਧਰਤੀ ਦੀ ਜਿਹੜੀ ਪ੍ਰਕਰਮ ਹੈ, ਆਪਣੀ ਤਾਕਤ ਨਾਲ ਆਪਣੇ ਬਲ ਨਾਲ ਜਿਹੜਾ ਪਹਿਲਾਂ ਕਰਕੇ ਆ ਜਾਏ ਉਹ ਸਭ ਤੋਂ ਮਹਾਨ ਦੇਵਤਾ ਹੋਊਗਾ। ਕਹਿੰਦੇ ਆਪੋ ਆਪਣੀਆਂ ਸਵਾਰੀਆਂ 'ਤੇ ਚੜ੍ਹ ਕੇ ਅਤੇ ਦੜਾਓ ਉਹਨਾਂ ਨੂੰ, ਜਿਹੜਾ ਧਰਤੀ ਦੀ ਪ੍ਰਕਰਮਾ ਪਹਿਲਾਂ ਕਰਿਆ ਹੈ ਅਤੇ ਸਾਡੇ ਕੋਲ ਪਹਿਲਾਂ ਆ ਜਾਏ ਅਤੇ ਉਹਨੂੰ ਸਭ ਤੋਂ ਵੱਡਾ ਮੁਖੀ ਮੰਨਿਆ ਜਾਊਗਾ। ਉਹ ਇਸ ਤਰ੍ਹਾਂ ਸ਼ਿਵ ਜੀ ਨੇ ਫਿਰ ਫੈਸਲਾ ਦਿੱਤਾ ਵੀ ਇਹ ਕਰ ਲਓ ਤੁਸੀਂ। ਕਹਿੰਦੇ ਵੀ ਠੀਕ ਹੈ। ਰੱਬ ਉਹ ਆਪਣੀਆਂ ਸਵਾਰੀਆਂ 'ਤੇ ਚੜ੍ਹ ਕੇ ਇਹ ਫਿਰ ਚੱਲ ਪਏ ਅਤੇ ਪਾਰਵਤੀ ਦਾ ਪੁੱਤ ਗਣੇਸ਼ ਕੋਲ ਬੈਠਾ ਸੀ। ਮਾਂ ਨੂੰ ਕਹਿਣ ਲੱਗਿਆ ਵੀ ਮੈਂ ਮੇਰੀ ਲੱਜਿਆ ਤਾਂ ਮਾਂ ਹੁਣ ਤੈਨੂੰ ਹੈ, ਮੈਂ ਤਾਂ ਚੂਹੇ 'ਤੇ ਚੜ੍ਹਦਾ, ਚੂਹੇ ਨੇ ਕਿੰਨਾ ਕੁ ਭੱਜਣਾ, ਮੈਂ ਤਾਂ ਪਰਿਕਰਮਾ ਕਰ ਨਹੀਂ ਸਕਦਾ, ਅਤੇ ਮਾਂ ਹੁਣ ਮੇਰੇ ਨਾਂ ਦੀ ਤੈਨੂੰ ਲੱਜਿਆ, ਮੈਂ ਤੇਰੇ ਕੋਲ ਬੈਠਾ ਹਾਂ ਅਤੇ ਉਹ ਮਹਾਨ ਬਣ ਜਾਣ। ਜਿਵੇਂ ਮਹਾਂਦੇਵ ਹੈ ਨਾ, ਉਹਦਾ ਪੁੱਤ ਵੀ ਮਹਾਂਦੇਵ ਹੀ ਹੋਣਾ ਚਾਹੀਦਾ, ਵੀ ਮੈਂ ਵੀ ਵੱਡਾ ਹੋਣਾ ਚਾਹੀਦਾ ਹੈ। ਉਹ ਫਿਰ ਕਹਿੰਦੀ ਨਾ ਜੇ ਤੂੰ ਵੱਡਾ ਬਣਨਾ ਨਾ ਪਿਓ ਵਾਂਗੂ ਮਹਾਂਦੇਵ ਗਣੇਸ਼ ਬਣਨਾ, ਲੈ ਇੱਕ ਤਰੀਕਾ ਮੈਂ ਤੈਨੂੰ ਦੱਸ ਦਿੰਦੀ ਹਾਂ, ਉਹ ਕਰ ਲਾ, ਤੂੰ ਬਣ ਜਾਏਗਾ ਮਹਾਨ। ਕਹਿੰਦਾ ਉਹ ਕੀ ਹੈ ਮਾਂ, ਛੇਤੀ ਦੱਸ। ਕਹਿੰਦੇ ਇੱਥੇ ਲਿਖ ਲਾ ਧਰਤੀ 'ਤੇ ਦੋ ਅੱਖਰ, ਇੱਕ ਲਿਖ ਲਾ ਰਾਰਾ, ਉਹਨੂੰ ਲਾ ਦੇ ਕੰਨਾ, ਨਾਲ ਲਾ ਦੇ ਮੰਮਾ, ਆਰਾਮ ਲਿਖ ਦੇ। ਬਾਬਾ ਦੇ 'ਤੇ ਚੜ੍ਹ ਕੇ ਨਾ ਚੂਹੇ 'ਤੇ, ਅਤੇ ਤੂੰ ਕਹਿੰਦੇ ਪਰਿਕਰਮਾ ਕਰਕੇ ਮੱਥਾ ਟੇਕ ਦੇ। ਜੇ ਨਾਮ ਨੂੰ ਪਰਿਕਰਮਾ ਹੋ ਗਈਆਂ, ਨਾਮ ਵਾਲੇ ਦੀਆਂ ਪਰਿਕਰਮਾ ਸਾਰੀ ਧਰਤੀ ਦੇ ਵਿੱਚ ਹੀ ਆ ਜਾਣਗੀਆਂ। ਜਿਵੇਂ ਹਾਥੀ ਦੀ ਪੈੜ ਹੋਈ, ਸਾਰਿਆਂ ਦੀ ਪੈੜਾਂ ਆ ਜਾਂਦੀਆਂ ਨਾ, ਇਹ ਰਾਮ ਦੀਆਂ ਪਰਿਕਰਮਾ ਸਾਰਿਆਂ ਦੀ ਹੋ ਜਾਣਗੀਆਂ। ਵਾਹ, ਮਾਂ ਨੇ ਆਖੇ ਲੱਗ ਗਿਆ ਅਤੇ ਚੜ੍ਹ ਕੇ ਉਹਦੇ 'ਤੇ ਕਿਹੜੇ ਜੇ ਕਰਤੇ ਨੇ। ਉਹ ਦਰਬਾਰ ਨਾਮ ਦੀ ਕਲਾ ਵਰਤ ਗਈ, ਜਿੰਨੇ ਵੀ ਉਹ ਦੇਵਤੇ ਆਪੋ ਆਪਣੀਆਂ ਸਵਾਰੀਆਂ 'ਤੇ ਚੜ੍ਹੇ ਦੇਖ ਰਹੇ ਆ, ਅਤੇ ਚੂਹਾ ਉਹਦੇ ਜਿਹੜੇ ਨਿਸ਼ਾਨ ਲੱਗੇ ਉਹਦੀਆਂ ਪੈੜਾਂ ਹੈ ਮੂਹਰੇ ਮੂਹਰੇ, ਅਤੇ ਨਾਲੇ ਚੌਲ ਹੈ, ਕਿਉਂਕਿ ਇਹਨੇ ਚੌਲ ਜਿਹੇ ਛਿੜਕੇ ਅਤੇ ਉਹ ਉੱਥੇ ਮੱਥਾ ਟੇਕਦਾ। ਤੇ ਸਾਰਿਆਂ ਨੂੰ ਕਹਿੰਦੇ ਵੀ ਸਾਰਿਆਂ ਤੋਂ ਗਣੇਸ਼ ਮੂਹਰੇ ਹੈ, ਆਹ ਦੇਖੋ ਉਹਦੇ ਆਹ ਸਵਾਰੀ ਦੇ ਆ ਚਿੰਨ੍ਹ ਹੈ, ਨਾਲੇ ਆ ਚੌਲ ਛਿੜਕੇ ਹੋਏ ਆ ਨਿਸ਼ਾਨ ਹੈ। ਅਤੇ ਜਦ ਇਹਨੂੰ ਬੈਠਾ ਤਾਂ ਮੂਹਰੇ ਹੈਗੇ ਸੀ, ਉੱਥੇ ਗਿਆ ਤਾਂ ਕਿਤੇ ਨਹੀਂ ਸੀ ਨਾ, ਅਤੇ ਉਹ ਨੇਚਾ ਹੋ ਗਿਆ, ਕਹਿੰਦਾ ਵੀ ਹਾਂ ਸਾਰਿਆਂ ਤੋਂ ਮੂਹਰੇ ਆਇਆ ਬੈਠਾ ਹੈ, ਚਿੰਨ੍ਹ ਵੀ ਹੈਗੇ ਇਹਦੀ ਸਵਾਰੀ ਦੇ। ਬੇਸ ਕਰਕੇ ਸੰਸੇ ਵਾਲੀ ਗੱਲ ਤਾਂ ਕੋਈ ਨਹੀਂ, ਉੱਧਰ ਕਹਿੰਦੇ ਮਹਾਂਦੇਵ ਹੈ ਸਾਡਾ ਵੱਡਾ ਦੇਵਤਾ, ਇੱਧਰ ਉਹਦਾ ਪੁੱਤ ਹੈ। ਚਲੋ ਵੀ ਕਹਿੰਦੇ ਗਣੇਸ਼ ਮਹਾਨ। ਇਸ ਕਰਕੇ ਇੱਥੇ ਕਵੀ ਸੰਤੋਖ ਸਿੰਘ ਜੀ ਉਹ ਨਾਂ ਲੈਂਦੇ ਆ ਲੰਬੋਦਰ ਰਜਨ ਕੀਨੋ, ਕਹਿੰਦੇ ਜਿਹੜਾ ਲੰਮੇ ਪੇਟ ਵਾਲਾ ਵੱਡੀ ਘੁੱਗੜ ਵਾਲਾ ਗਣੇਸ਼ ਹੈ, ਉਹਨੂੰ ਵੀ ਉਹਦੇ ਦੰਦ ਨੂੰ ਨਾਮ ਨੇ ਉੱਜਲ ਕੀਤਾ, ਨਾਮ ਨੇ ਉਹਨੂੰ ਮਹਾਨ ਬਣਾਇਆ। ਜੇ ਕਿਤੇ ਉਹ ਆਰਾਮ ਲੈ ਕੇ ਉਹ ਨਾਮ ਦੀਆਂ ਪਰਿਕਰਮਾ ਨਾ ਕਰਦਾ, ਉਹਨੇ ਨਹੀਂ ਮਹਾਨ ਬਣਨਾ ਸੀ, ਉਹਨੇ ਉੱਥੇ ਰਹਿ ਜਾਣਾ ਸੀ ਬੈਠੇ ਬਿਠਾਇਆ। ਨਾਮ ਦੀ ਮਹਿਮਾ ਦਿਨਾ ਦਿੱਤੀ ਪਾਰਵਤੀ ਨੇ, ਉਹਨੇ ਨਾਮ ਦੇਵ ਦੇ ਪਰਿਕਰਮਾ ਕਰਤੀਆਂ, ਨਾਮ ਨੂੰ ਪੱਠਾ ਟੇਕਤਾ, ਜਿਸ ਕਰਕੇ ਨਾਮ ਨੂੰ ਗਣੇਸ਼ ਨੇ ਮਹਾਨ ਬਣਾ ਦਿੱਤਾ। ਇਹ ਨਾਮ ਰਜਨ ਕੀਨੋ, ਨਾਮ ਨੇ ਕਹਿੰਦੇ ਉਹਦਾ ਜਿਹੜਾ ਦੰਦ ਆ ਉਹ ਵੀ ਚਿੱਟਾ ਕਰ ਦਿੱਤਾ ਹੈ, ਇਹ ਨਾਮ ਦਾ ਪ੍ਰਤਾਪ ਹੈ। ਤਨਕ ਹੈ ਮਦਨ ਚੀਨੋ, ਜਿਹੜਾ ਕਾਮਦੇਵ ਆ ਉਹ ਜਿਹੜਾ ਤਨਕ ਹੈ ਉਹ ਵੀ ਚਿੱਟਾ ਹੀ ਪਛਾਣਿਆ ਜਾਂਦਾ ਹੈ। ਸ੍ਰੀਆ ਕੋ ਸਦਨ, ਸ੍ਰੀਆ ਜਿਹੜੀ ਲਕਸ਼ਮੀ ਆ ਉਹਦਾ ਜਿਹੜਾ ਘਰ ਕੀ ਹੈ, ਲਕਸ਼ਮੀ ਕਵਲ ਫੁੱਲ ਵਿੱਚ ਤੇ ਰਹਿੰਦੀ ਆ, ਉਹ ਕਵਲ ਫੁੱਲ ਤੇ ਨਿਵਾਸ ਹੈ, ਚਿੱਟੇ ਰੰਗ ਦਾ ਕਵਲ ਫੁੱਲ ਹੈ। ਆ ਲਕਸ਼ਮੀ ਦਾ ਜਿਸ ਘਰ ਵਿੱਚ ਨਿਵਾਸ ਹੈ, ਕਵਲ ਫੁੱਲ ਹੈ, ਉਹ ਵੀ ਚਿੱਟਾ ਹੈ। ਚਾਹੋ ਬਦਨ ਕੋ ਜਾਨ ਹੈ, ਚੋ ਮੂੰਹਾਂ ਵਾਲਾ ਜਿਹੜਾ ਉਹਦੀ ਜਿਹੜੀ ਜਾਨ ਕੀ ਅਸਵਾਰੀ ਉਹ ਹੈ ਹੰਸ, ਅਤੇ ਹੰਸ ਚਿੱਟੇ ਰੰਗ ਦਾ, ਇਸ ਕਰਕੇ ਚੌਹਾਂ ਮੂੰਹਾਂ ਵਾਲਾ ਜਿਹੜਾ ਬ੍ਰਹਮ ਹੈ ਉਹ ਹੰਸ ਦੀ ਅਸਵਾਰੀ ਕਰਦਾ ਹੈ। ਹੰਸ ਦਾ ਰੰਗ ਕਹਿੰਦੇ ਜਿਹੜਾ ਚਿੱਟਾ ਹੈ ਉਹ ਜਲੋ ਨਾਮ ਦੇ ਪ੍ਰਤਾਪ ਕਰਕੇ ਹੈ। ਕਰੁਣਾ ਨਿਧਾਨ ਸ੍ਰਿੰਗ ਜਾਨ ਕੀਨੀ ਜਾਨ, ਜੋ ਕਿਰਪਾ ਦੀ ਖਜਾਨ ਹੈ, ਕਿਰਪਾ ਦੇ ਨਿਧਾਨ ਖਜ਼ਾਨਾ ਸਮੁੰਦਰ ਭਗਵਾਨ ਕ੍ਰਿਸ਼ਨ ਵਿਸ਼ਨੂੰ ਜੀ, ਉਹਨਾਂ ਦੇ ਗਲ ਵਿੱਚ ਪਾਈ ਹੋਈ ਜਿਹੜੀ ਕੋਈ ਮਾਲਾ ਹੈ ਉਹ ਵੀ ਚਿੱਟੀ ਹੈ, ਉਹ ਨਾਮ ਕਰਕੇ ਹੈ। ਜਾਨ ਕੀਨੀ ਜਾਨ ਮਿਰਗ, ਜਿਸ ਦੀ ਜਾਨ ਕੀ ਅਸਵਾਰੀ ਮਿਰਗ ਹਰਨ ਦੀ ਹੈ, ਜੋ ਹਰਨ 'ਤੇ ਚੜ੍ਹਦਾ ਉਹ ਚੌਣਾ ਚੰਦਰਮਾ, ਕਹਿੰਦੇ ਉਹ ਜਿਹੜੀ ਚੰਦਰਮਾ ਦੀ ਜਾਨ ਕੀ ਹੈ ਚਾਨਣੀ ਹੈ, ਉਹ ਵੀ ਉਜਲ ਕੀਤੀ ਹੋਇਆ ਨਾਮ ਕਰਕੇ ਹੀ ਹੈ। ਭਸਮ ਸੁਤੀਨ ਦ੍ਰਿਗ ਸੁਧਾ ਸੁਰ ਪਾਨ ਹੈ, ਜਿਹੜੀ ਕਹਿੰਦੇ ਤਿੰਨਾਂ ਨੇਤਰਾਂ ਵਾਲੇ ਸ਼ਿਵਜੀ ਦੇ ਸਰੀਰ 'ਤੇ ਮਿਲੀ ਹੋਈ ਹੈ ਸੁਭਾਅ, ਉਹ ਵੀ ਕਹਿੰਦੇ ਉੱਜਲ ਹੈ, ਕਿਉਂਕਿ ਸ਼ਿਵਜੀ ਨਾਮ ਜਪਦਾ, ਜਿਸ ਕਰਕੇ ਸੁਆਹ ਉੱਜਲ ਹੋਈ ਪਈ ਹੈ। ਸੁਧਾ ਸੁਰ ਪਾਨ ਹੈ, ਦੇਵਤਿਆਂ ਦੇ ਪੀਣ ਯੋਗ ਕਹਿੰਦੇ ਜਿਹੜਾ ਸੁਧਾ ਅੰਮ੍ਰਿਤ ਹੈ ਉਹ ਵੀ ਚਿੱਟਾ ਹੈ ਉੱਜਲ ਹੈ। ਮਨ ਕੀਨ ਮੁਨੀ ਸਤੋ ਗੁਣ ਚੀਨ ਲੀਨੋ ਗੁਣੀ, ਜਿਹੜੇ ਕੋਈ ਮੁਨੀ ਲੋਕ ਹੈ ਉਹਨਾਂ ਨੇ ਕਹਿੰਦੇ ਨਾਮ ਦੇ ਨਾਲ ਆਪਣੇ ਮਨ ਨੂੰ ਉਜਲ ਕਰ ਲਿਆ, ਨਾਮ ਦੇ ਨਾਮ ਨੇ ਮੁਨੀਆਂ ਦੇ ਮਨ ਨੂੰ ਉਜਲ ਕਰ ਦਿੱਤਾ, ਚਿੱਟਾ ਕਰ ਦਿੱਤਾ ਹੈ। ਗੁਣੀ ਲੋਕਾਂ ਨੇ, ਜਿਹਨਾਂ ਗੁਣ ਵਾਲੇ ਲੋਕ ਹੈ ਉਹਨਾਂ ਨੇ ਸਤੋਗੁਣੀ ਸਤੋਗੁਣ ਨੂੰ ਚੰਗਾ ਜਾਣ ਕੇ, ਉਜਲ ਜਾਣ ਕੇ, ਪਛਾਣ ਕੇ ਧਾਰਨ ਕਰ ਲਿਆ ਹੈ। ਇਸ ਤਰ੍ਹਾਂ ਗੁਣੀ ਲੋਕ ਸਤੋ ਗੁਣੀ ਬਣ ਗਏ ਹਨ। ਨਾਮ ਕੇ ਸੁਜਸ ਏ ਤੇ ਇਹ ਸਭ ਸੋਭਾਵਾਨ ਹੈ। ਸੰਤੋਖ ਸਿੰਘ ਜੀ ਕਹਿੰਦੇ ਆ ਹੇ ਭਾਈ, ਨਾਮ ਦੇ ਸ੍ਰੇਸ਼ਟ ਜਸ ਵਡਿਆਈ ਕਰਕੇ ਜਾਂ ਨਾਮ ਦੇ ਜਸ ਪ੍ਰਤਾਪ ਕਰਕੇ ਆ ਜਿਹੜੇ ਉੱਪਰ ਮੈਂ ਕਹੇ ਹੈ ਇਹ ਸਾਰੇ ਦੇ ਸਾਰੇ ਸੋਭਾ ਵਾਲੇ ਹੋਏ ਆ ਤੇ ਹੋ ਰਹੇ ਹਨ। ਕਬਿਤ ਤਾਤ ਸੁਤ ਮਾਤ ਹਿਤੂ ਸੋਦਰ ਸਹੋਦਰੀ ਸੋ, ਹੁਣ ਨਾਮ ਦੀ ਮਹਿਮਾ ਦਾ ਮਨ ਨੂੰ ਸੰਬੋਧਨ ਕਰਕੇ ਕੋਈ ਲਫ਼ਜ਼ ਕਹਿੰਦੇ ਹੈ ਵੀ ਹੇ ਮਨਾ ਜਿਹੜਾ ਪਿਓ ਹੈ, ਤੇਰੇ ਪੁੱਤਰ ਹਨ, ਤੇਰੀ ਮਾਂ ਹੈ, ਹਿਤੂ ਜਿਹੜੇ ਕੋਈ ਮਿੱਤਰ ਹਨ, ਸੋਦਰ ਭਰਾ ਹੈ, ਸਹੋਦਰੀ ਜਿਹੜੀ ਕੋਈ ਭੈਣ ਵਗੈਰਾ ਹੈ, ਮੋਦ ਮੈਂ ਕਸ਼ੋਦਰੀ ਸੋ ਗਾਡੋ ਲਪਟ ਆਇਓ ਹੈ। ਮਰਾਂ ਜਿਹੜੀ ਕਸੋਦਰੀ ਹੈ, ਸੂਖਮ ਉਹ ਨਿਕਟ ਵਾਲੀ ਹੈ, ਉਹਦੇ ਮੋਦ ਕੇ ਆਨੰਦ ਵੇ ਤੂੰ ਬੜਾ ਤਕੜਾ ਹੀ ਕਹਿੰਦੇ ਲਪਟਾਇਆ ਲਪਟਿਆ ਹੋਇਆ ਹੈ। ਮਤ ਜੇ ਮਤੰਗ ਜਵੀ ਚੰਚਲ ਤੁਰੰਗ ਬ੍ਰਿੰਦ, ਉਹ ਜਿਹੜੇ ਕਹਿੰਦੇ ਮਤੰਗ ਮਸਤ ਚੱਲਣ ਵਾਲੇ ਹਾਥੀ ਹਨ, ਜਵੀ ਜਿਹੜੀ ਤੇਜ ਚਾਲ ਵਾਲੇ, ਚੰਚਲ ਸੂਹ ਜਿਹੜੇ ਘੋੜੇ ਹਨ, ਅਨੀ ਚਤੁਰੰਗਨੀ ਸੁਰਦਾ ਹੁਲ ਸਾਇਓ ਹੈ। ਚਾਰ ਤਰ੍ਹਾਂ ਦੀ ਫੌਜ ਹੈ, ਪੈਦਲ ਹੈ, ਰਥਾਂ ਵਾਲੀ ਹੈ, ਘੋੜਿਆਂ ਵਾਲੀ, ਹਾਥੀਆਂ ਵਾਲੀ ਹੈ। ਇਹਦੇ ਨਾਲ ਤੂੰ ਹਿਰਦੇ ਵਿੱਚ ਬੜਾ ਖੁਸ਼ ਹੋ ਰਿਹਾ, ਪ੍ਰਸੰਨ ਹੋ ਗਿਆ, ਫੌਜਾਂ ਦੇਖ ਦੇਖ ਕੇ ਮਨਾ। ਆਥ ਨੇਤ ਹਾਥ ਚਾਹ ਜਨਮ ਅਕਾਥ ਖੋਤ, ਇਹ ਮੇਰੇ ਮਨਾ ਹਮੇਸ਼ਾ ਆਪਣੇ ਹੱਥ ਵਿੱਚ ਬਹੁਤੀ ਮਾਇਆ ਹੀ ਜਾਣਾ ਹੈ, ਵੀ ਮਾਇਆ ਦੇ ਗੱਫੇ ਮੈਨੂੰ ਮਿਲੀ ਜਾਵੇ। ਮਨੁੱਖ ਜਨਮ ਤੂੰ ਐਵੇਂ ਵਿਅਰਥ ਕੋਈ ਜਨ ਗੁਆ ਰਿਹਾ ਮਨਾ, ਅੰਤ ਕੋ ਨਾ ਸਾਥ ਮਨ ਜਾਂ ਸੋ ਡਹਿਕਾਇਓ ਹੈ। ਮਨ ਜਿਸ ਦੇ ਨਾਲ ਤੂੰ ਕਹਿੰਦੇ ਮਨ ਨੂੰ ਡਕਾਇਆ ਛਲਾਇਆ ਭਟਕਾਇਆ ਹੋਇਆ, ਅੰਤ ਨੂੰ ਇਹਨਾਂ ਵਿੱਚੋਂ ਕਿਸੇ ਨੇ ਤੇਰੇ ਨਾਲ ਸਾਥ ਨਹੀਂ ਦੇਣਾ, ਤੇਰੇ ਨਾਲ ਨਹੀਂ ਜਾਣਾ। ਕੂੜ ਹੈ ਰੇ ਕੂੜ ਮਨ ਮੂੜ ਲੱਗ ਨਾਮ ਰੂੜ, ਇਸ ਕਰਕੇ ਮੂਰਖ ਮਨਾ ਇਹ ਸਭ ਕੁਝ ਝੂਠਾ ਹੈ ਝੂਠਾ ਹੈ। ਜੇ ਤੂੰ ਕੁਝ ਸੁੰਦਰ ਸੋਹਣਾ ਹੋਣਾ ਚਾਹੁੰਦਾ ਤੇ ਸੋਹਣੇ ਨਾਮ ਦੇ ਵਿੱਚ ਜੁੜ ਜਾ ਮਨਾ, ਸੁੰਦਰ ਨਾਮ ਵਿੱਚ ਲੱਗ ਜਾ, ਜਪਣ ਲੱਗ ਜਾ ਸੁੰਦਰ ਨਾਮ। ਸਾਚੇ ਕੋ ਬਣਾਇਓ ਤਾਂ ਤੇ ਸਾਚੋ ਸੋ ਸੁਹਾਇਓ ਹੈ। ਇਹ ਤੂੰ ਕਹੇ ਵੀ ਸਾਰਾ ਹੀ ਇਹ ਸੱਚ ਪ੍ਰਤੀਤ ਹੁੰਦਾ, ਸੋਹਣਾ ਲੱਗਦਾ ਮੈਨੂੰ ਤਾਂ, ਇਹ ਕਿਉਂ ਹੈ? ਕਹਿੰਦੇ ਸਾਚੇ ਕੋ ਬਣਾਇਓ, ਇਹ ਸੱਚੇ ਪਰਮੇਸ਼ਰ ਨੇ ਬਣਾਇਆ ਹੈ ਇਹ ਸੰਸਾਰ, ਇਹ ਸੰਸਾਰ ਦੇ ਪਦਾਰਥ, ਹਾਥੀ ਘੋੜੇ ਪੁੱਤਰ ਧੀਆਂ, ਇਸ ਕਰਕੇ ਤੈਨੂੰ ਸੱਚੇ ਰੂਪ ਹੋ ਕੇ ਸਹਾਰੇ, ਤੈਨੂੰ ਸੱਚੇ ਹੋ ਕੇ ਚੰਗੇ ਲੱਗ ਰਹੇ ਹੈ, ਕਿਉਂਕਿ ਸੱਚੇ ਨੇ ਬਣਾਇਆ ਹੈ। ਇਸ ਕਰਕੇ ਸੱਚੇ ਹੋ ਰੂਪ ਹੋ ਕੇ ਸੋਭਨੀਕ ਹੋ ਰਹੇ, ਸੱਚੇ ਪ੍ਰਤੀਤ ਹੋ ਰਹੇ ਹੈ, ਅੱਜ ਮਨਾਏ ਝੂਠੇ ਹਨ। ਕਬਿਤ ਬਾਜੀਗਾਰ ਜੈਸੇ ਬਾਜੀ, ਮਾਇਆ ਕੀ ਕਨਾਤ ਸਾਜੀ। ਹੋਰ ਦ੍ਰਿਸ਼ਟਾਂਤ ਦਿੰਦੇ ਆ, ਜਿਸ ਤਰ੍ਹਾਂ ਜਿਹੜਾ ਬਾਜੀਗਰ ਤਮੀਸ਼ ਤਮਾਸ਼ਗੀਰਾ ਮਦਾਰੀ, ਇਸ ਤਰ੍ਹਾਂ ਜਿਸ ਤਰ੍ਹਾਂ ਉਹਦੀ ਬਾਜੀ ਹੁੰਦੀ ਹੈ, ਖੇਡ ਹੁੰਦੀ ਹੈ, ਤਮਾਸ਼ਾ ਹੁੰਦਾ ਹੈ, ਉਹ ਕਨਾਤ ਦੇ ਸਹਾਰੇ ਸਾਰੀ ਬਾਜੀ ਪਾਉਂਦਾ ਹੈ। ਇਸ ਤਰ੍ਹਾਂ ਪਰਮੇਸ਼ਰ ਨੇ ਆਪਣੀ ਮਾਇਆ ਦੀ ਜਿਹੜੀ ਕਨਾਤ ਹੈ ਇਹ ਸਾਜੀ ਹੋਈ ਰਚੀ ਹੋਈ ਹੈ, ਇਹਦੇ ਸਹਾਰੇ ਆ ਜਿਹੜੀ ਸੰਸਾਰ ਰੂਪੀ ਖੇਡ ਜੀ ਉਹ ਕਰਦਾ ਹੈ, ਤਮਾਸ਼ਾ ਕਰਦਾ ਹੈ। ਪਾਜੀ ਕੋ ਅਪਾਜੀ ਲੱਖ ਤਾਂ ਸੋ ਬਿਰ ਮਾਇਓ, ਇਹ ਮੇਰੇ ਮਨਾ ਹੈ ਤਾਂ ਜਿਹੜੀ ਖੇਡ ਸਾਰੀ ਪਾਜੀ ਕੀ ਬਨਾਵਟੀ ਝੂਠੀ, ਤੂੰ ਇਹਨੂੰ ਅਪਾਜੀ ਲੱਖ ਅਸਲੀ ਤੇ ਸੱਚੀ ਜਾਣ ਕੇ ਇਹਦੇ ਵਿੱਚ ਬੜਾ ਭਰਮ ਬਰਮਾਇਆ ਕੀ ਪਰਚ ਗਿਆ, ਭਰਮ ਗਿਆ ਹੈ, ਲਪਟ ਗਿਆ ਹੈ। ਸੁਪਨੇ ਪਦਾਰਥ ਸਵਾਰਥ ਮੈਂ ਰਚਿਓ ਸੰਚੈ, ਇਸ ਤਰ੍ਹਾਂ ਸੁਪਨੇ ਦੇ ਵਿੱਚ ਜਿੰਨੇ ਪਦਾਰਥ ਸੁਪਨੇ ਵਿੱਚ ਹੁੰਦੇ ਨੇ ਦਿਸ ਰਹੇ ਉਹਨਾਂ ਨੂੰ ਰਚ ਲੈਂਦਾ ਹੈ, ਤੇ ਆਪਣੇ ਮਤਬਲ ਵਿੱਚ ਉਹਨਾਂ ਨੂੰ ਕਹਿੰਦੇ ਵੀ ਸੰਚੈ ਇਕੱਠਿਆਂ ਕਰਦਾ ਹੈ। ਸੰਚ ਸੰਚ ਜਾਗੇ ਤੇ ਬਹੁਰ ਪਛਤਾਇਓ ਹੈ, ਸੁਪਨੇ ਵੀ ਜਿਹੜੇ ਸੁਪਨੇ ਦੇ ਪਦਾਰਥ ਰਚ ਕੇ ਉਹਨਾਂ ਨੂੰ ਇਕੱਠਿਆਂ ਕਰਦਾ ਤੇ ਪੁੱਠੇ ਕਰ ਕਰਕੇ ਜਦੋਂ ਫਿਰ ਜਾਗਦਾ ਤੇ ਫਿਰ ਪਛਤਾਉਂਦਾ ਹੈ। ਇਸੇ ਤਰ੍ਹਾਂ ਜਿਹੜੇ ਦੁਨਿਆਵੀ ਪਦਾਰਥ ਹੈ ਸੁਪਨੇ ਦੇ ਪਦਾਰਥ ਵਾਂਗੂ ਹੈ, ਸੁਪਨੇ ਵਿੱਚ ਹੀ ਰਚੇ ਜਾਂਦੇ, ਸੁਪਨੇ ਵਿੱਚ ਹੀ ਇਕੱਠੇ ਕੀਤੇ ਜਾਂਦੇ, ਜਦੋਂ ਜਾਗਦਾ ਹੈ ਸਭ ਕੁਝ ਖਤਮ ਹੁੰਦਾ ਹੈ। ਜਿਵੇਂ ਉਹ ਮਨੁੱਖ ਸੁਪਨਾ ਵਾਲਾ ਇਕੱਠੇ ਕੀਤੇ ਜਾਗਣ ਤੋਂ ਪਛਤਾਉਂਦਾ ਹੈ, ਇਸੇ ਤਰ੍ਹਾਂ ਤੈਨੂੰ ਜਦੋਂ ਜਾਗ ਆਈ, ਤੈਨੂੰ ਜਾਗਰਤ ਅਵਸਥਾ ਆਈ, ਤੂੰ ਵੀ ਪਛਤਾਏਗਾ ਸੰਸਾਰ ਸੁਪਨ ਪਦਾਰਥ ਦੇਖ ਕੇ ਝੂਠੇ। ਸੁਕਤਾ ਰਜਤ ਮ੍ਰਿਗ ਤ੍ਰਿਸ਼ਨਾ ਮੈਂ ਨੀਰ ਜੈਸੇ, ਜਿਵੇਂ ਜਿਹੜੀ ਸਿੱਪੀ ਉਹਦੇ ਵਿੱਚ ਚਾਂਦੀ ਦਾ ਭੁਲੇਖਾ ਪੈਂਦਾ, ਮ੍ਰਿਗ ਤ੍ਰਿਸ਼ਨਾ ਦਾ ਜਿਸ ਤਰ੍ਹਾਂ ਜਲ ਹੁੰਦਾ ਔਰ ਇੱਥੇ ਹੀ ਚਮਕਦਾ ਹੁੰਦਾ ਹੈ। ਰੱਜੂ ਮੈਂ ਸਰਪ ਆਦ ਅੰਤ ਹੂੰ ਨਾ ਪਾਇਓ ਹੈ। ਬਿੰਗੀ ਢੱਡੀ ਰੱਸੀ ਪਈ ਹੋਵੇ ਉਹਦੇ ਵਿੱਚ ਸੱਪ ਦਾ ਭੁਲੇਖਾ ਪੈਂਦਾ, ਸੱਪ ਪੈਦਾ ਹੋ ਜਾਂਦਾ। ਕਹਿੰਦੇ ਉਹਦਾ ਆਦ ਅੰਤ ਪਾਇਆ ਨਹੀਂ ਜਾਂਦਾ ਹੈ, ਜਦੋਂ ਰੱਸੀ ਵਿੱਚੋਂ ਸੱਪ ਪੈਦਾ ਹੁੰਦਾ ਉਹ ਭੁਲੇਖਾ ਪੈਣ ਤੋਂ ਹੁੰਦਾ ਹੈ। ਉਂਝ ਤਾਂ ਉਹ ਸੱਪ ਹੁੰਦਾ ਨਹੀਂ, ਉਹਦੇ ਵਿੱਚ ਪੈਦਾ ਤਾਂ ਨਹੀਂ ਹੁੰਦਾ, ਅਸਲੀ ਤਾਂ ਨਹੀਂ ਹੁੰਦਾ। ਜਦੋਂ ਭੁਲੇਖਾ ਪੈਂਦਾ ਉਦੋਂ ਸਮਝ ਲਓ ਉਹਦੀ ਉਤਪਤੀ ਹੈ, ਅਤੇ ਜਦੋਂ ਉਹ ਭੁਲੇਖਾ ਦੂਰ ਹੋ ਜਾਂਦਾ ਉਦੋਂ ਉਹਦਾ ਅੰਤ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਸੱਪ ਰੱਸੀ ਵਿੱਚ ਸੱਪ ਪ੍ਰਤੀਤ ਹੁੰਦਾ ਉਹਦਾ ਆਰਤਾ ਹੁੰਦਾ, ਅੰਤ ਤਾਂ ਨਹੀਂ ਪਾਇਆ ਜਾਂਦਾ। ਰੱਸੀ ਵਿੱਚੋਂ ਜਦੋਂ ਗਿਆਨ ਹੋ ਜਾਂਦਾ ਕੋਈ ਸੱਪ ਨਿਕਲਦਾ ਨਹੀਂ ਜਾਂਦਾ ਹੈ। ਕੂੜ ਹੈ ਰੇ ਕੂੜ ਮਨ ਮੂੜ ਲੱਗ ਨਾਮ ਰੂੜ। ਇਸ ਕਰਕੇ ਮੂਰਖ ਮਨਾ ਹੈ ਸਭ ਕੁਝ ਝੂਠਾ ਮੂਠਾ ਹੈ, ਝੂਠਾ ਹੈ। ਤੂੰ ਸੁੰਦਰ ਜੋ ਪਰਮੇਸ਼ਰ ਦਾ ਨਾਮ ਉਹਦੇ ਵਿੱਚ ਲੱਗ ਜਾ, ਜੁੜ ਜਾ। ਸੱਚ ਕੋ ਬਣਾਇਓ ਤਾਂ ਤੇ ਸਾਚੋ ਸੋ ਸਹਾਇਓ। ਇਹ ਤੂੰ ਮਨਾ ਕਹਿ ਵੀ ਇਹ ਤਾਂ ਮੈਨੂੰ ਤਾਂ ਸੱਚਾ ਲੱਗਦਾ, ਤੁਸੀਂ ਕਹਿੰਦੇ ਝੂਠਾ ਝੂਠਾ। ਕਹਿੰਦੇ ਸੱਚੇ ਪਰਮੇਸ਼ਰ ਨੇ ਬਣਾਇਆ ਸੰਸਾਰ, ਜਿਸ ਕਰਕੇ ਇਹ ਸੱਚਾ ਹੋ ਕੇ ਸੋਭਨੀਕ ਤੈਨੂੰ ਦਿਸ ਰਿਹਾ ਹੈ, ਸੱਚਾ ਪ੍ਰਤੀਤ ਹੋ ਰਿਹਾ। ਇਹ ਸੱਚਾ ਨਹੀਂ ਹੈ, ਇਹ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮਾਰੀ, ਕੂੜ ਮੰਡਪ, ਕੂੜ ਬੈਸਣਹਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਇਹ ਸਭ ਨਾਸਵੰਤ ਹੈ ਮਨਾ। ਇਸ ਕਰਕੇ ਤੂੰ ਸੱਚੇ ਨਾਮ ਵੀ ਸੁੰਦਰ ਵਿੱਚ ਲੱਗ, ਫਿਰ ਸੁੰਦਰ ਹੋ ਜਾਏਗਾ, ਸੁੰਦਰ ਸਰੂਪ ਦੀ ਪ੍ਰਾਪਤੀ ਕਰਨ ਵਾਲਾ ਹੋ ਜਾਏਗਾ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਮਨ ਦੁਆਰਾ ਇਹ ਨਾਮ ਦੀ ਮਹਿਮਾ ਨੂੰ ਜਣਾਉਂਦਿਆਂ ਹੋਇਆਂ ਅਤੇ ਸੰਬੋਧਨ ਕੀਤਾ, ਉਪਦੇਸ਼ ਦਿੱਤਾ ਵੀ ਸੋਹਣੇ ਨਾਮ ਵਿੱਚ ਲੱਗ, ਇਹ ਜਿਹੜਾ ਕੁਛ ਤੂੰ ਦੇਖ ਰਿਹਾ ਮਨਾ ਇਹ ਸਭ ਝੂਠਾ ਮੂਠਾ ਨਾਸਵੰਤ ਹੈ, ਇਹ ਸਾਥ ਦੇਣ ਵਾਲਾ ਨਹੀਂ ਹੈ। ਇਸ ਤਰ੍ਹਾਂ ਨਾਮ ਦੀ ਵਿਆਖਿਆ ਕਰਦਿਆਂ ਹੋਇਆਂ ਜੋ ਕਵੀ ਸੰਤੋਖ ਸਿੰਘ ਜੀ ਨੇ ਸੋਹਣੇ ਕਾਵਿ ਰਚਨਾ ਵਿੱਚ ਸੋਹਣੇ ਸਿੱਖਿਆ ਦਾ ਇੱਕ ਬਚਨ ਕਿਹਾ, ਉਹਨਾਂ ਦਾ ਆਪਾਂ ਅੱਜ ਰਲ ਮਿਲ ਕੇ ਪੜ੍ਹਨਾ ਸੁਣਨਾ ਵਿਚਾਰਨਾ ਕੀਤਾ ਹੈ। ਇਸ ਤੋਂ ਅੱਗੇ ਜੋ ਕੁਝ ਕਵੀ ਸੰਤੋਖ ਸਿੰਘ ਜੀ ਨੇ ਨਾਮ ਸੁਣ ਨਾਮ ਦੀ ਮਹਿਮਾ ਦੇ ਵਿੱਚ ਲਫ਼ਜ਼ ਕਹੇ ਉਹ ਕੱਲ੍ਹ ਨੂੰ ਆਪਾਂ ਪੜ੍ਹ ਸੁਣ ਲਵਾਂਗੇ, ਵਿਚਾਰ ਲਵਾਂਗੇ। ਹੁਣ ਸਮਾਂ ਹੋਇਆ, ਇਸ ਕਰਕੇ ਇੱਥੇ ਸਮਾਪਤੀ ਕਰਕੇ ਆਪਾਂ ਰਲ ਮਿਲ ਕੇ ਅਰਦਾਸ ਵੀ ਜੁੜੀਏ ਜੀ। ਸੁਖਤਾ ਰਜਤ ਮ੍ਰਿਗ ਤ੍ਰਿਸ਼ਨਾ ਮੈਂ ਨੀਰ ਜੈਸੇ, ਰੱਜੂ ਮੈਂ ਸਰਪ ਆਦ ਅੰਤ ਹੂੰ ਨਾ ਪਾਇਓ ਹੈ। ਕੂੜ ਹੈ ਰੇ ਕੂੜ ਮਨ ਮੂੜ ਲੱਗ ਨਾਮ ਰੂੜ, ਸਾਚੇ ਕੋ ਬਣਾਇਓ ਤਾਂ ਤੇ ਸਾਚੋ ਸੋ ਸੁਹਾਇਓ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਜਾ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਰਜ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹਾ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਰ ਤੂੰ ਠਾਕਰ ਤੁਮ